ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀ ਦਵਈਆ ਛੰਦ ਚਰਨ ਕਮਲ ਕਲ ਮਲਹਿ ਨਿਵਾਰਨ ਉਰ ਧਰ ਧਿਆਨਹਿ ਤਿਨ ਕੋ ਸ੍ਰੀ ਨਾਨਕ ਇਤਿਹਾਸ ਬਖਾਨਾ ਦੁਖ ਨਾਸਨ ਪ੍ਰਣ ਜਿਨ ਕੋ ਚਰਨ ਕਮਲ ਕਲ ਮਲਹਿ ਨਿਵਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਗੁਰਸਿੱਖ ਸੰਗਤਾਂ ਕੀਰਤਨ ਤੋਂ ਉਪਰੰਤ ਇੱਕ ਘੰਟਾ ਸਵਾ ਘੰਟਾ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਜੋ ਕਾਫੀ ਸਮੇਂ ਤੋਂ ਮੁੱਢ ਤੋਂ ਹੀ ਪ੍ਰਾਰੰਭ ਹੋਇਆ ਹੋਇਆ ਹੈ ਉਸਨੂੰ ਲੜੀਵਾਰ ਨੂੰ ਵੀ ਸਰਵਣ ਕਰਕੇ ਲਾਹਾ ਹਾਸਿਲ ਕਰ ਰਹੇ ਹੋ। ਅੱਜ ਵੀ ਇਤਿਹਾਸ ਰਾਹੀਂ ਆ ਰਿਹਾ ਪ੍ਰਸੰਗ ਪੜ੍ਹਨ ਸੁਣਨ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਾਰ ਕਰਦੇ ਹੋਏ ਆਪ ਸੰਗਤ ਰੂਪ ਜੁੜ ਰਹੇ ਹੋ। ਅਗਲਾ ਇਤਿਹਾਸ ਵਿੱਚ ਆ ਰਿਹਾ ਪ੍ਰਸੰਗ ਸਰਵਣ ਕਰਨ ਤੋਂ ਪਹਿਲਾਂ ਅੱਜ ਆ ਰਹੇ ਇਤਿਹਾਸ ਦੇ ਨਾਲ ਹੁਲੜੀ ਜੋੜਨ ਵਾਸਤੇ ਥੋੜ੍ਹੇ ਜਿਹੇ ਰੂਪ ਦੇ ਵਿੱਚ ਕੱਲ੍ਹ ਵਾਲਾ ਜਿਹੜਾ ਪ੍ਰਸੰਗ ਹੈ ਸੁਣਾਇਆ ਜਾ ਰਿਹਾ ਹੈ। ਭਾਈ ਮਰਦਾਨਾ ਜੀ ਨੂੰ ਪਿਤਾ ਕਾਲੂ ਜੀ ਨੇ ਬੁਲਾ ਕੇ ਸੁਲਤਾਨਪੁਰ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਜੀ ਦੀ ਖਬਰਸਾਰ ਲੈਣ ਲਈ ਭੇਜਿਆ ਵੀ ਮੈਨੂੰ ਕਿਸੇ ਨੇ ਦੱਸਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਮੋਦੀਖਾਨੇ ਦਾ ਕੰਮ ਛੱਡ ਦਿੱਤਾ ਹੈ, ਘਰ ਬਾਰ ਵੀ ਛੱਡ ਦਿੱਤਾ ਹੈ, ਗਲ ਵਿੱਚ ਖਫਨੀ ਜੀ ਪਾ ਲਈ ਹੈ ਅਤੇ ਸਿਰ 'ਤੇ ਦੋ ਗਜ ਦਾ ਪਰਨਾ ਜਾਂ ਸਾਫਾ ਜਾ ਲਪੇਟ ਲਿਆ ਹੈ ਅਤੇ ਚਾਦਰੇ ਨਾਲ ਬੁੱਕਰ ਜੀ ਮਾਰ ਕੇ ਜੰਗਲਾਂ ਵਿੱਚ ਜਾ ਬੈਠੇ ਹੈ। ਤੂੰ ਸਾਰਾ ਪਤਾ ਕਰਕੇ ਆ ਵੀ ਇਹ ਸੱਚ ਹੈ। ਸੋ ਮਰਦਾਨਾ ਸਤਿਗੁਰੂ ਜੀ ਦੇ ਪਾਸ ਆਇਆ, ਸਭ ਤੋਂ ਪਹਿਲਾਂ ਨਾਨਕੀ ਜੀ ਕੋਲ ਗਿਆ ਅਤੇ ਉਸ ਵੇਲੇ ਨਾਨਕੀ ਜੀ ਨੇ ਪੁੱਛਿਆ ਵੀ ਤੇਰੇ ਆਉਣ ਦਾ ਕਾਰਨ ਕੀ ਹੈ। ਇਸ ਨੇ ਦੱਸ ਦਿੱਤਾ ਵੀ ਆਪ ਜੀ ਪਿਤਾ ਨੂੰ ਇੱਥੋਂ ਕਿਸੇ ਨੇ ਜਾ ਕੇ ਖਬਰ ਦਿੱਤੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਨੇ ਆਹ ਕੁਝ ਕਰ ਦਿੱਤਾ ਹੈ, ਮੈਂ ਪਤਾ ਲੈਣ ਵਾਸਤੇ ਆਇਆ, ਇਹ ਮੇਰੇ ਆਉਣ ਦਾ ਕਾਰਨ ਹੈ, ਬਾਕੀ ਰਾਜੀ ਖੁਸ਼ੀ। ਸੋ ਭੈਣ ਜੀ ਨੇ ਉਸ ਵੇਲੇ ਢੰਗ ਨਾਲ ਹੀ ਕਹਿ ਦਿੱਤਾ ਵੀ ਹੁਣ ਤੂੰ ਦੇਖ ਹੀ ਰਿਹਾ ਵੀ ਜਿਹੋ ਜਿਹੀ ਰਾਜੀ ਖੁਸ਼ੀ ਹੈ ਉਹਦੀ ਦੱਸਦੀ, ਬਾਕੀ ਸਾਰੀ ਗੱਲਬਾਤ ਦਾ ਜੇ ਤੂੰ ਪਤਾ ਕਰਨਾ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਬਾਹਰ ਬੈਠੇ, ਉਹਨਾਂ ਕੋਲ ਚਲਾ ਜਾ, ਉੱਥੋਂ ਪਰਲਾ। ਅਤੇ ਭੈਣ ਨੇ ਪ੍ਰਸ਼ਾਦਾ ਛਕਾਇਆ ਹੈ ਅਤੇ ਇਸ ਤਰ੍ਹਾਂ ਨੂੰ ਮਹਾਰਾਜ ਕੋਲ ਭੇਜਤਾ ਜਾਂ ਪਹੁੰਚਿਆ ਹੈ। ਦੂਰੋਂ ਦੇਖ ਕੇ ਮਹਾਰਾਜ ਦੇ ਗਲ ਵਿੱਚ ਖਫਨੀ ਜੀ ਪਾਈ ਅਤੇ ਉਹ ਸਾਧੂਆਂ ਦਾ ਭੇਖਿਆ ਦੇਖ ਕੇ ਬਹੁਤ ਹੀ ਸ਼ੋਕ ਗਮ ਦਾ ਕਰਨ ਲੱਗਿਆ ਵੀ ਵੇਖੋ ਕਿੱਥੇ ਮਹਾਰਾਜ ਸਰੀਰ 'ਤੇ ਸੋਹਣੇ ਰੇਸ਼ਮੀ ਕੱਪੜੇ, ਪਸ਼ਮੀਨੇ ਦੇ ਬਸਤਰ, ਹੋਰ ਗਹਿਣੇ ਗੱਟੇ, ਜਿਹਨਾਂ ਵਿੱਚ ਰਤਨਾਦਕ ਜਿਹੜੇ ਉਹ ਪਹਿਨੇ ਹੁੰਦੇ ਸੀ, ਅਜੇ ਸੀਜੇ ਰੂਪ ਵਿੱਚ ਹੋ ਗਏ। ਇਹਨਾਂ ਨੇ ਕੋਈ ਸਿਆਣੀ ਗੱਲ ਤਾਂ ਕੀਤੀ ਨਹੀਂ, ਉਸ ਤਰ੍ਹਾਂ ਦੇ ਖਿਆਲ ਜੀ ਕਰ ਰਿਹਾ ਤਰਕ ਵਿਤਰਕ ਵਿੱਚ। ਫਿਰ ਮਹਾਰਾਜ ਦੇ ਹਜ਼ੂਰੀ ਵੀ ਜਾ ਖੜੋਤਾ ਹੈ, ਦੇਖ ਕੇ ਮਰਦਾਨੇ ਨੂੰ ਆਇਆ। ਸਤਿਗੁਰੂ ਜੀ ਕਹਿਣ ਲੱਗੇ ਵੀ ਬੈਠ ਜਾ। ਬੈਠਦਿਆਂ ਸਾਰੀ ਕਹਿਣ ਲੱਗਿਆ, ਮਹਾਰਾਜ ਆਪ ਜੀ ਨੇ ਇਹ ਕੀ ਕੁਝ ਕਰਾ ਲਿਆ ਹੈ। ਮਹਾਰਾਜ ਕਹਿੰਦੇ ਵੀ ਜਦੋਂ ਤੂੰ ਪਹਿਲਾਂ ਸਾਡੇ ਵਿਆਹ ਦੇ ਸਮੇਂ ਆਇਆ ਸੀ, ਤੂੰ ਸਾਡੇ ਕੋਲੋਂ ਕੁਝ ਮੰਗ ਕੀਤੀ ਸੀ ਵੀ ਵਧੀਆ ਕੋਈ ਵਸਤੂ ਦਿਓ, ਮੈਂ ਤੁਹਾਡੇ ਘਰ ਦਾ ਮਰਾਸੀ ਹਾਂ। ਅਸੀਂ ਤੈਨੂੰ ਕਿਹਾ ਸੀ ਵੀ ਤੂੰ ਆਪੇ ਮੰਗ ਕੇ ਲੈ ਲਾ ਵੀ ਜਿਹੜਾ ਤੈਨੂੰ ਚੰਗੀ ਚੀਜ਼ ਲੱਗਦੀ ਹੈ। ਤੂੰ ਸਾਨੂੰ ਫੇਰ ਕਿਹਾ ਵੀ ਤੁਸੀਂ ਆਮ ਮਹਾਰਾਜ ਸਿਆਣੇ ਹੋ, ਸਭ ਤੋਂ ਵਧੀਆ ਵਸਤੂ ਦੇਵੋ। ਅਸੀਂ ਕਿਹਾ ਵੀ ਤੈਨੂੰ ਰਬਾਬ ਦੇ ਵਜਾਉਣ ਦਾ ਗੁਣ ਦੇ ਦਿੱਤਾ, ਨਾਲ ਉਹਦੇ ਵਿੱਚ ਗਾਉਣ ਦਾ ਬਖਸ਼ ਵਰ ਦੇ ਦਿੱਤਾ ਹੈ। ਇਸ ਤਰ੍ਹਾਂ ਉਹ ਤੂੰ ਗੁਣ ਵੀ ਜਿਹੜਾ ਤੈਨੂੰ ਬਖਸ਼ਿਆ ਸੀ ਉਹਦੀ ਵਰਤੋਂ ਕੀਤੀ ਕਿ ਨਹੀਂ ਕੀਤੀ? ਕਹਿਣ ਲੱਗਿਆ ਮਹਾਰਾਜ ਨਹੀਂ। ਫਿਰ ਮਹਾਰਾਜ ਕਹਿੰਦੇ ਵੀ ਆਹ ਜਿਹੜਾ ਸਰੀਰ 'ਤੇ ਲਵਾਸ ਜਿਹਾ ਭਰਿਆ ਨਾ, ਉਹ ਇਸੇ ਕਾਰਨ ਕਰਕੇ ਹੈ। ਹੁਣ ਤੂੰ ਸਾਡੇ ਨਾਲ ਰਹਿਣਾ ਚਾਹੁੰਦਾ ਹੈ? ਕਹਿਣ ਲੱਗਿਆ ਮਹਾਰਾਜ ਜਦੋਂ ਦੇ ਦਰਸ਼ਨ ਹੋਏ ਹੈ ਮੇਰਾ ਤਾਂ ਮਨ ਖਿੱਚਿਆ ਗਿਆ, ਮੈਂ ਤਾਂ ਤੁਹਾਡੇ ਨਾਲ ਹੀ ਰਹਾਂਗਾ। ਫਿਰ ਕਹਿਣ ਲੱਗਿਆ ਮਹਾਰਾਜ ਇੱਕ ਮੁਸ਼ਕਲ ਜੀ ਆਵਾਂ ਬਣੀ ਹੈ ਵੀ ਉੱਧਰ ਤੁਹਾਡੇ ਪਿਤਾ ਨੇ ਤੁਹਾਡੀ ਖਬਰ ਸਾਰ ਲੈਣ ਲਈ ਭੇਜਿਆ, ਇੱਧਰ ਤੁਸੀਂ ਕਹਿੰਦੇ ਉੱਥੇ ਜਾਣਾ ਨਹੀਂ ਹੈ। ਹੁਣ ਤੁਹਾਡਾ ਵਚਨ ਮੰਨਾ ਕਿ ਤੁਹਾਡੇ ਪਿਤਾ ਦਾ ਮੰਨਾ? ਮਹਾਰਾਜ ਕਹਿੰਦੇ ਉੱਧਰ ਲਾ ਤੂੰ ਛੱਡ ਖਹਿੜਾ, ਇੱਧਰ ਤੂੰ ਵੀ ਰਬਾਬ ਲਿਆ ਅਤੇ ਵਜਾ। ਕਹਿਣ ਲੱਗਿਆ ਜੀ ਮਹਾਰਾਜ ਫਿਰ ਰਬਾਬ ਵਾਸਤੇ ਮਾਇਆ ਚਾਹੀਦੀ ਹੈ। ਮਹਾਰਾਜ ਕਹਿੰਦੇ ਵੀ ਜਿਹੜਾ ਇਹ ਮੰਗਣਾ ਹੈ ਤਾਂ ਬਹੁਤ ਮਾੜਾ ਹੁੰਦਾ ਹੈ, ਪਰ ਬਈ ਜਿਹੜਾ ਕੋਈ ਗ੍ਰਿਸਤੀ ਹੈ ਉਹਦੇ ਵਾਸਤੇ ਤਾਂ ਫਿਰ ਇਹ ਜ਼ਰੂਰੀ ਹੈ ਵੀ ਉਹਨੂੰ ਕੁਝ ਨਾ ਕੁਝ ਮੰਗਣਾ ਪੈਂਦਾ ਹੀ ਹੈ ਕਿਸੇ ਪਾਸੋਂ। ਰੋਜ਼ ਜਿਹੜਾ ਕੋਈ ਹੱਥ ਰਹਿਣਾ ਇਹ ਚੰਗਾ ਤਾਂ ਹੁੰਦਾ ਨਹੀਂ ਹੈ। ਬਾਕੀ ਹੈ ਵੀ ਮਰਦਾਨੇ ਜੇ ਤੂੰ ਹੁਣ ਘਰ ਜਾਣ ਨੂੰ ਕਹਿੰਦਾ ਨਾ ਵੀ ਉੱਥੇ ਜਾਵਾਂ, ਅਤੇ ਹੁਣੇ ਤੈਨੂੰ ਸੱਚ ਸੁਣਾ ਦਿੰਦੇ ਹਾਂ ਵੀ ਜੇ ਤਾਂ ਤੂੰ ਆਰਾਮ ਨਾਲ ਰਹਿਣਾ ਹੈ, ਇਹ ਮੌਜਾਂ ਲੁੱਟੀਆਂ ਫਿਰ ਤਾਂ ਰਹਿ ਘਰੇ ਹੀ, ਜੇ ਸਾਡੇ ਨਾਲ ਰਹੇਗਾ। ਕਈ ਵਾਰੀ ਐਸਾ ਵੀ ਸਮਾਂ ਹੋਵੇ ਤੈਨੂੰ ਖਾਣ ਨੂੰ ਵੀ ਨਹੀਂ ਮਿਲਣਾ, ਭੁੱਖਾ ਵੀ ਰਹਿਣਾ ਪਊਗਾ, ਕੱਪੜਾ ਨਹੀਂ ਚੰਗਾ ਮਿਲਣਾ, ਨੰਗੇ ਵੀ ਰਹਿਣਾ ਪਊਗਾ, ਆ ਪਣਗ ਪੁਣਗ ਵੀ ਨਹੀਂ ਘਰੇ ਵਾਲੇ ਮਿਲਣੇ, ਜੰਗਲਾਂ ਵਿੱਚ ਹੀ ਰਾਤ ਨੂੰ ਪੈਣਾ ਪਊਗਾ। ਇਹ ਤਾਂ ਤਿੰਨੇ ਗੱਲਾਂ ਤੈਨੂੰ ਮਨਜ਼ੂਰ ਹੈ, ਫਿਰ ਤਾਂ ਰਹਿ ਪਾ, ਨਹੀਂ ਤਾਂ ਫਿਰ ਜਾ। ਕਹਿਣ ਲੱਗਾ, ਨਹੀਂ ਮਹਾਰਾਜ, ਹੁਣ ਜਿਵੇਂ ਮਰਜ਼ੀ ਹੋ ਜਾਏ, ਸਭ ਮੈਂ ਸਹਾਰਾਂਗਾ, ਨਾਲ ਰਹਾਂਗਾ। ਫਿਰ ਕਹਿੰਦੇ ਭਾਵੇਂ ਸਾਰੀ ਜ਼ਿੰਦਗੀ ਰਹਿ। ਇਸ ਤਰ੍ਹਾਂ ਇਹ ਮਰਦਾਨੇ ਨੇ ਭਾਵੇਂ ਕਬੂਲ ਨਹੀਂ ਸੀ, ਪਰ ਫਿਰ ਵੀ ਜਿਹੜੀ ਭੁੱਖ ਹੈ ਉਹ ਤਾਂ ਬਹੁਤ ਮਨੁੱਖ ਨੂੰ ਔਖੀ ਕਰਦੀ ਹੈ। ਜਦੋਂ ਕਿਤੇ ਐਸਾ ਮਰਦਾਨੇ ਨੂੰ ਕਈ ਕਈ ਦਿਨ ਨਹੀਂ ਰੋਟੀ ਮਿਲਦੀ ਸੀ, ਫਿਰ ਭੁੱਖ ਦਾ ਮਾਰਿਆ ਹੋਇਆ ਮਹਾਰਾਜ ਨੂੰ ਕਈ ਤਰ੍ਹਾਂ ਦੇ ਲਫ਼ਜ਼ ਕਹਿ ਦਿੰਦਾ ਸੀ ਜਿਹੜੇ ਨਹੀਂ ਕਹਿਣ ਵਾਲੇ। ਅਤੇ ਮਰਦਾਨਾ ਮਹਾਰਾਜ ਵੀ ਇਹੋ ਜਿਹੇ ਸੀ, ਹਾਸ ਵਿਲਾਸ ਕਰ ਛੱਡਦੇ ਸੀ। ਇਹ ਫਿਰ ਚੀਚੀਆਂ ਜਿਹੀਆਂ ਬੈਠਦਾ ਵੀ ਤੁਹਾਨੂੰ ਹਾਸਾ ਉਹਦਾ ਮਖੌਲ ਕਰਦੇ ਹੈ, ਮੈਂ ਭੁੱਖ ਨਾਲ ਮਾਰਿਆ ਪਿਆ, ਮੇਰੀ ਜਾਨ ਨਿਕਲਣ ਤਿਆਰ ਹੈ, ਹੱਸਦੇ ਹੋ ਨੂੰ ਮਾੜਾ ਮੋਟਾ ਰੱਬ ਦਾ ਭੈ ਡਰ ਨਹੀਂ ਹੈ। ਰੋਟੀ ਕੀ ਦੇਣੀ ਹੈ, ਪ੍ਰਬੰਧ ਕੀ ਕਰਨਾ ਹੈ, ਸਗੋਂ ਮਖੌਲ ਕਰਦੇ ਹੈ ਤੁਸੀਂ ਮੈਨੂੰ। ਇਸ ਤਰ੍ਹਾਂ ਗੁਰੂ ਮਹਾਰਾਜ ਦੇ ਨਾਲ ਜੋ ਮਰਦਾਨੇ ਦੇ ਬਚਨ ਬਿਲਾਸ ਹੁੰਦੇ ਰਹੇ, ਉਹ ਵੀ ਪ੍ਰਸੰਗ ਆਉਣੇ। ਫਿਰ ਮਹਾਰਾਜ ਨੇ ਕਿਹਾ ਵੀ ਚੰਗਾ, ਹੁਣ ਤੂੰ ਹੋਰ ਭਾਗ ਲਿਆ, ਪੈਸੇ ਸਾਡੀ ਭੈਣ ਕੋਲੋਂ ਲੈ ਲਾ। ਮਰਦਾਨਾ ਨਾਨਕੀ ਜੀ ਕੋਲ ਆਇਆ, ਕਹਿਣ ਲੱਗਿਆ ਮੈਂ ਰਬਾਬ ਲਿਜਾਣਾ ਹੈ, ਪੈਸੇ ਚਾਹੀਦੇ ਆ। ਗੁਰੂ ਨਾਨਕ ਸਾਹਿਬ ਜੀ ਨੇ ਤੁਹਾਡਾ ਨਾਂ ਲਿਆ ਵੀ ਉਹਨਾਂ ਤੋਂ ਲੈ ਲਾ। ਐਸਾ ਸੁਣ ਕੇ ਫਿਰ ਨਾਨਕੀ ਜੀ ਬਹੁਤ ਪ੍ਰਸੰਨ ਹੋ ਗਏ ਵੀ ਜੇ ਮਰਦਾਨੇ ਤੂੰ ਮਹਾਰਾਜ ਕੋਲ ਰਹੇ, ਰਬਾਬ ਵਜਾਏ, ਮੈਨੂੰ ਬਹੁਤ ਪ੍ਰਸੰਨਤਾ ਹੈ। ਬਾਕੀ ਇੱਕ ਰਬਾਬ ਦੀ ਕੀ ਗੱਲ ਹੈ, 100 ਰਬਾਬ ਤੈਨੂੰ ਮਰਦਾਨੇ ਲੈ ਦਿਆਂਗੀ। ਇਸ ਤਰ੍ਹਾਂ ਇਹ ਸੁਣ ਕੇ ਫਿਰ ਗੁਰੂ ਮਹਾਰਾਜ ਕੋਲ ਆ ਗਿਆ, ਕਹਿੰਦੇ ਮਹਾਰਾਜ ਭੈਣ ਨੇ ਕਹਿ ਦਿੱਤਾ ਵੀ 100 ਰਬਾਬ ਲੈ ਦੇਵਾਂਗੇ। ਕਹਿੰਦੇ ਹੋਰ ਕੋਈ ਗੱਲਬਾਤ? ਕਹਿੰਦੇ ਹੋਰ ਇਹ ਹੈ ਵੀ ਉਹ ਕਹਿੰਦੇ ਮਹਾਰਾਜ ਘਰ ਆ ਕੇ ਦਰਸ਼ਨ ਦਿਓ। ਗੁਰੂ ਮਹਾਰਾਜ ਕਹਿਣ ਲੱਗੇ ਵੀ ਮਰਦਾਨੇ, ਉਹ ਉਮਰ ਵਿੱਚ ਸਾਡੇ ਨਾਲੋਂ 3 ਕੁ ਸਾਲ ਵੱਡੀ ਭੈਣ ਹੈ, ਅਤੇ ਬਾਕੀ ਪਰਮੇਸ਼ਰ ਦੀ ਉਹ ਭਗਤਣੀ ਹੈ, ਪਿਆਰੀ ਹੈ, ਉਹਦਾ ਬਚਨ ਤਾਂ ਆਪਾਂ ਬੋਲ ਨਹੀਂ ਸਕਦੇ ਹਾਂ। ਚੱਲ ਵੀ ਆਪਾਂ ਘਰੇ ਚੱਲੀਏ। ਇਸ ਆ ਗਏ, ਭੋਜਨ ਛਕਿਆ ਛਕਾਇਆ ਹੈ। ਫਿਰ ਮਰਦਾਨੇ ਨੂੰ ਜਿਵੇਂ ਆਪ ਜੀ ਨੇ ਕਿਹਾ, ਜਾ ਹੈ ਸੁਲਤਾਨ ਦੇ ਜਿਹੜੇ ਮਰਾਸੀ ਇਹੀ ਰਬਾਬ ਵਗੈਰਾ ਰੱਖਦੇ ਹੈ, ਇਹਨਾਂ ਦੇ ਘਰਾਂ ਵਿੱਚੋਂ ਚੰਗਾ ਵਧੀਆ ਤੂੰ ਲੱਭ ਕੇ ਲਿਆ। ਜਿਵੇਂ ਮਰਦਾਨਾ ਗੁਰੂ ਮਹਾਰਾਜ ਦਾ ਬਚਨ ਮੰਨ ਕੇ ਸੁਲਤਾਨਪੁਰ ਦੇ ਵਿੱਚ ਰਬਾਬ ਲਈ ਢੂੰਡ ਕਰਨ ਲਈ ਗਿਆ, ਅਤੇ ਜਿਹੜੇ ਮਰਾਸੀ ਸੀ ਜਿਵੇਂ ਉਹ ਬਕਵਾਸ ਕਰਦੇ ਸੀ, ਮਹਾਰਾਜ ਨੂੰ ਨਿੰਦੇ ਭੰਨਦੇ ਸੀ, ਉਹ ਪ੍ਰਸੰਗ ਵੀ ਆ ਜਾ ਰਿਹਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਸਮਝਾਉਣ ਲਈ ਕੋਈ ਸਿੱਖਿਆ ਦਾ ਇੱਕ ਬਚਨ ਕਹੇ ਸੀ ਵੀ ਇਹ ਲੋਕਾਂ ਦਾ ਤਾਂ ਇਹੀ ਸੁਭਾਅ ਹੈ, ਇਹ ਨਹੀਂ ਕਿਸੇ ਨੂੰ ਛੱਡਦੇ। ਅੱਗੇ ਵੀ ਇਹੋ ਜਿਹਾ ਪ੍ਰਸੰਗ ਆ ਜਾਂਦਾ, ਇਹੋ ਜਿਹੜੇ ਲੋਕ ਹੈ ਇਹ ਕਿਸੇ ਗੱਲਾਂ ਨੂੰ ਵੀ ਇਹਨਾਂ ਨਾਲ ਪੂਰਾ ਨਹੀਂ ਉਤਰਿਆ ਜਾ ਸਕਦਾ ਹੈ। ਇਸ ਕਲੀਓ ਪੰਜ ਪੀਤੀਓਂ ਕਿੱਥੇ ਬਣਨਾ ਕੱਤ, ਉੱਠ ਚਲਾ ਤਾਂ ਆਖੀਆ ਛਰ ਗਿਆ ਸਿਰ ਸੱਤ, ਬੈਠ ਰਹਾ ਤਾਂ ਆਖੀਆ ਬੈਠਾ 70 ਕੱਟ, ਚੁੱਪ ਰਹਾ ਤਾਂ ਆਖੀਏ ਇਸ ਘਟਨਾ ਹੀ ਅਸ, ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ, ਗਾਈ ਗਲੀ ਨਾ ਮੇਵ ਨੀ ਕਿੱਥੇ ਬੰਜਾ ਕੱਤ, ਇੱਥੇ ਉੱਥੇ ਨਾਨਕਾ ਕਰਤਾ ਰੱਖੇ ਪੱਤ। ਵੀ ਇਹ ਜਿਹੜੇ ਨਿੰਦਕ ਚੁਗਲ ਲੋਕ ਹੈ ਬੜੇ ਬੁਰੇ ਹੈ, ਇਹ ਕਿਸੇ ਗੱਲ ਨਾਲ ਨਹੀਂ ਸਮਾਉਂਦੇ। ਜੇ ਹੁਣ ਕਿਸੇ ਜਿੱਥੇ ਆ ਕੇ ਬੈਠੇ ਉੱਥੇ ਬੈਠੇ ਰਹੀਏ, ਫਿਰ ਵੀ ਨਹੀਂ ਇਹ ਖੜਾ ਛੱਡਦੇ। ਕਹਿੰਦੇ ਉਹ ਸਾਧੂ ਤਾਂ ਚੱਲਦੇ ਪ੍ਰਵਾਹ ਵਰਗਾ ਹੁੰਦਾ ਹੈ, ਇਵੇਂ ਇੱਥੇ ਛਤਰ ਘੱਤ ਕੇ ਬਹਿ ਗਿਆ, ਇੱਥੇ ਹੀ ਬੈਠ ਗਿਆ, ਹੁਣ ਇਹ ਜਾਂਦਾ ਹੀ ਨਹੀਂ ਹੈ। ਜੇ ਕਹਿੰਦੇ ਉੱਠ ਕੇ ਚਲੇ ਜਾਈਏ ਇਹਨਾਂ ਤੋਂ ਇਹੋ ਜਿਹਾ ਸੁਣ ਕੇ, ਫਿਰ ਕਹਿੰਦੇ ਸਾਡੇ ਸਿਰ ਸਵਾਹ ਪਾ ਗਿਆ ਹੈ, ਸਾਡੇ ਪਿੰਡ ਨੂੰ ਪ੍ਰਸ਼ਾਦਾ ਨਹੀਂ ਮਿਲਦਾ ਸੀ, ਸਾਨੂੰ ਬਦਨਾਮ ਕਰ ਗਿਆ ਸਾਧ। ਜੇ ਕਹਿੰਦੇ ਇਹਨਾਂ ਨਾਲ ਬੋਲਣ ਲੱਗ ਜਾਈਏ ਫਿਰ ਕਹਿੰਦੇ ਸਾਧ ਬੜਬੜਾ ਬੜਬੜ ਬਹੁਤਾ ਬੋਲਦਾ ਹੈ। ਜੇ ਚੁੱਪ ਕਰਕੇ ਬੈਠ ਰਹੀਏ ਫਿਰ ਕਹਿੰਦੇ ਇਹਦੇ ਅਕਲ ਮਾਤੇ ਨੇ, ਇਹਨੂੰ ਬੋਲਣਾ ਨਹੀਂ ਆਉਂਦਾ ਹੈ। ਕਿਸੇ ਗੱਲ ਨੂੰ ਕਹਿੰਦੇ ਸਮਾਉਂਦੇ ਨਹੀਂ, ਕਿੱਥੇ ਸਮਾਂ ਕੱਢੀਏ ਇਹਨਾਂ ਲੋਕਾਂ ਨਾਲ। ਇਸ ਕਰਕੇ ਵੀ ਕਰਤਾ ਰੱਖਿਆ ਪਤ ਪਰਮੇਸ਼ਰ ਹੀ ਜਿੱਤ ਬਰੋ ਰੱਖੇ ਨਹੀਂ, ਇਹ ਤਾਂ ਲਾ ਦਿੰਦੇ ਸਭ ਦੀ, ਇਹ ਨਹੀਂ ਸਮਾਉਂਦੇ ਕਿਸੇ ਗੱਲੋਂ, ਇਹ ਨਹੀਂ ਪੂਜਾ ਨਾਲ ਪੂਰਾ ਨਹੀਂ ਉਤਰਿਆ ਜਾ ਸਕਦਾ ਹੈ। ਜਿਵੇਂ ਮਰਦਾਨੇ ਨੂੰ ਕੁਛ ਇਹੋ ਜਿਹੇ ਲੋਕਾਂ ਨੇ ਬਕਵਾਸ ਕੀਤਾ, ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਇਤਿਹਾਸ ਵਿੱਚ ਪ੍ਰਸੰਗ ਆ ਰਿਹਾ ਹੈ, ਜਿਵੇਂ ਆਉਂਦਾ ਮਨ ਲਾ ਕੇ ਸੁਣੀਏ ਜੀ। ਚਰਨ ਕਮਲ ਕਾਲ ਮਲ ਹੈ ਨਿਵਾਰਨ। ਕਵੀ ਸੰਤੋਖ ਸਿੰਘ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਚਰਨਾਂ ਕਮਲਾਂ ਦੀ ਮਹਿਮਾ ਦਾ ਮੰਗਲ ਕਰ ਰਹੇ ਹੈ। ਤੇ ਕੈਸੇ ਹੈ ਮਹਾਰਾਜ ਦੇ ਚਰਨ ਕਮਲ? ਤਾਂ ਕਹਿੰਦੇ ਜਿਹੜੀ ਪਾਪਾਂ ਦੀ ਮੈਲ ਹੈ ਇਸਨੂੰ ਨਿਵਿਰਤ ਕਰਨ ਵਾਲੇ ਹੈ ਗੁਰੂ ਨਾਨਕ ਸਾਹਿਬ ਦੇ ਚਰਨ। ਜਿਹੜਾ ਚਰਨਾਂ ਕਮਲਾਂ 'ਤੇ ਮੱਥਾ ਟੇਕ ਦਿੰਦਾ ਹੈ, ਸੀਸ ਲਾ ਦਿੰਦਾ ਹੈ, ਉਹਦੇ ਪਾਪਾਂ ਦੀ ਮੈਲ ਮਹਾਰਾਜ ਦੇ ਚਰਨ ਦੂਰ ਕਰਨ ਦੇ ਲਾ ਦਿੰਦੇ ਹਨ। ਧਾਰ ਧਿਆਨ ਹੈ ਤਿੰਨ ਕੋ। ਕਵੀ ਜੀ ਕਹਿੰਦੇ ਐਸੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਮੈਂ ਧਿਆਨ ਦੇ ਵਿੱਚ ਕਰਕੇ ਸ੍ਰੀ ਨਾਨਕ ਇਤਿਹਾਸ ਬਖਾਨਾ। ਸੋਭਾ ਵਾਲੇ ਗੁਰੂ ਨਾਨਕ ਸਾਹਿਬ ਉਹਨਾਂ ਦਾ ਇਤਿਹਾਸ, ਉਹਨਾਂ ਦੀ ਕਥਾ ਮੈਂ ਕਹਿਣਾ ਹਾਂ। ਦੁੱਖ ਨਾਸਨ ਪ੍ਰਾਨ ਜਿਨ ਕੋ। ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦਾ ਪਰਨ ਹੈ, ਜਿਹੜਾ ਉਹਨਾਂ ਦੇ ਚਰਨਾਂ ਦਾ ਧਿਆਨ ਧਰੇ ਉਹਦੇ ਦੁੱਖ ਨਾਸ ਕਰ ਦੇਣੇ। ਇਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੇ ਪਰਨ ਕੀਤਾ ਵੀ ਜਿਹੜਾ ਇਹ ਸਾਡੇ ਚਰਨ ਧਿਆਨ ਧਰੇਗਾ ਉਹਦੇ ਅਸੀਂ ਦੁੱਖ ਨਾਸ ਕਰਾਂਗੇ। ਜਿਹਨਾਂ ਚਰਨਾਂ ਦਾ ਜਾਂ ਗੁਰੂ ਨਾਨਕ ਸਾਹਿਬ ਦਾ ਪਰਨ ਹੈ, ਜਿਹੜਾ ਚਰਨਾਂ ਦਾ ਧਿਆਨ ਕਰੇਗਾ ਉਹਦੇ ਦੁੱਖ ਨਾਸ ਕਰਾਂਗੇ, ਉਹ ਇਸੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ। ਮੈਂ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸੋਹਣੀ ਕਥਾ ਕਥਨ ਕਰਦਾ ਹਾਂ। ਸ੍ਰੀ ਬਾਲਾ ਸੁੰਦਰ ਵਾਚ ਸੁਸਾ ਆਵਾਸ ਗਏ ਸੁਖ ਰਾਸੀ। ਇਸ ਤਰ੍ਹਾਂ ਜੋ ਸੁਖਾਂ ਦੇ ਖਜ਼ਾਨਾ ਰੂਪ ਗੁਰੂ ਨਾਨਕ ਸਾਹਿਬ ਜੀ ਹੈ, ਆਪਣੇ ਭੈਣ ਦੇ ਘਰੇ ਚਲੇ ਗਏ। ਉਦਿਆਨ ਤੋਂ ਜੰਗਲ ਵਿੱਚੋਂ ਉੱਠ ਕਰਕੇ ਮਿਲੀ ਸੋਦਰੀ ਹਿੱਤ ਸੋ। ਇੱਧਰ ਜਿਹੜੀ ਵੱਡੀ ਭੈਣ ਹੈ ਬਾਹਰੀ ਹਿੱਤ ਨਾਲ ਪ੍ਰੇਮ ਪਿਆਰ ਨਾਲ ਗੁਰੂ ਨਾਨਕ ਸਾਹਿਬ ਨੂੰ ਮਿਲੀ ਜੁੜੀ ਹੈ। ਸਾਦਰ ਮੰਚ ਡਸਾਏ ਬਸਾਏ ਗੁਰੂ ਮਹਾਰਾਜ ਦੇ ਆਉਣ ਕਰਕੇ ਸਤਿਕਾਰ ਨਾਲ ਪਣਗ ਡਾਇਆ ਹੈ, ਸਤਿਗੁਰੂ ਨੂੰ ਬਿਠਾਇਆ ਉਸ ਉੱਪਰ। ਹਰਖੀ ਸਰਸ ਅਮਿਤ ਸੋ ਮਿਣਤੀ ਤੋਂ ਰਹਿਤ ਸਰਸ ਕੀ ਬਹੁਤੀ ਹੀ, ਭੈਣ ਨਾਨਕੀ ਹਰਖੀ ਕੀ ਖੁਸ਼ ਹੋਈ ਹੈ। ਸ੍ਰੀ ਨਾਨਕ ਬ੍ਰਿਦ ਬਚਨ ਅਲਾਏ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਕੋਮਲ ਬਚਨ ਕਹੇ ਹਨ। ਸੁਸਾ ਮਨੋਹਰ ਭਨੀਏ ਵੀ ਸਾਡੀ ਵੱਡੀ ਭੈਣ ਜੋ ਤੁਹਾਡੇ ਮਨ ਵਿੱਚ ਫੁਰਨਾ ਉਹ ਸਾਨੂੰ ਕਹਿ ਦਈਏ। ਤੁਮ ਆਇਸ ਅਨੁਸਾਰ ਸਦਾ ਮੈਂ, ਕਿਉਂਕਿ ਇਹ ਭੈਣ ਜੀ ਮੈਂ ਤਾਂ ਤੁਹਾਡੇ ਹਮੇਸ਼ਾ ਆਗਿਆ ਅਨੁਸਾਰ ਹੀ ਹਾਂ। ਸਵੱਛ ਮਹਿ ਗੁਣੀਏ, ਕਿਉਂਕਿ ਤੁਹਾਡਾ ਜਿਹੜਾ ਹਿਰਦਾ ਹੈ ਉਹ ਬਹੁਤ ਹੀ ਸਵੱਛ ਕੀ ਪਵਿੱਤਰ ਹੈ। ਇਸ ਤਰ੍ਹਾਂ ਵਿਚਾਰ ਲਈਏ ਅਸੀਂ ਹਿਰਦੇ ਕਰਕੇ ਬਹੁਤ ਪਵਿੱਤਰ ਹੋ, ਵਛ ਨੂੰ ਹਿਰਦੇ ਦਾ ਪਵਿੱਤਰ ਹਿਰਦੇ ਵਾਲੇ ਹੋ, ਵਿਚਾਰ ਲਈਏ ਜੀ। ਸੁਣੋ ਭਰਾਤ ਪਰਮੇਸ਼ਵਰ ਰੂਪਾ। ਉਸ ਵੇਲੇ ਭੈਣ ਬੋਲੇ ਹਨ, ਹੇ ਪਰਮੇਸ਼ਵਰ ਰੂਪ ਗੁਰੂ ਨਾਨਕ ਸਾਹਿਬ ਮੇਰੇ ਭਰਾ ਸੁਣੋ, ਤੁਸੀਂ ਜਗਤ ਰਚਿਓ ਜਿਹ ਮਾਇਆ। ਇਸ ਮਾਇਆ ਨੇ ਇਸ ਸੰਸਾਰ ਨੂੰ ਰਚਿਆ ਹੋਇਆ ਹੈ। ਸਤਿਆ ਲੇ ਕਰ ਤੁਮਰੀ ਸਿਰਜੇ, ਤੁਸੀਂ ਪਰਮੇਸ਼ਵਰ ਹੋ, ਤੁਹਾਡੀ ਮਾਇਆ ਨੇ ਸਤਿਆ ਲੈ ਕੇ ਜੇ ਬ੍ਰਹਿਮੰਡ ਨਿਕਾਇਆ। ਸਮੂਹ ਕਰੋੜਾਂ ਬ੍ਰਹਿਮੰਡ ਹੈ ਇਹ ਸਭ ਤੁਸੀਂ ਹੀ ਰਚੇ ਹਨ। ਨਰਨ ਉਧਾਰਨ ਤਨ ਧਰ ਆਪੇ, ਹੁਣ ਮਹਾਰਾਜ ਤੁਸੀਂ ਪਰਮੇਸ਼ਰ ਰੂਪ ਆਪ ਹੀ ਹੁਣੇ ਗੁਰੂ ਨਾਨਕ ਸਾਹਿਬ ਦਾ ਸਰੀਰ ਲੋਕਾਂ ਦੇ ਆਧਾਰ ਵਾਸਤੇ ਧਾਰਨ ਕਰ ਲਿਆ ਹੈ। ਵਿਚਰਤ ਹੋ ਜਗ ਮਾਹੀ, ਗੁਰੂ ਨਾਨਕ ਸਾਹਿਬ ਤੁਸੀਂ ਪਰਮੇਸ਼ਰ ਹੋ, ਲੋਕਾਂ ਦਾ ਆਧਾਰ ਕਰਨ ਵਾਸਤੇ ਇਹ ਸੰਸਾਰ ਦੇ ਵਿੱਚ ਤੁਸੀਂ ਵਿਚਰ ਰਹੇ ਹੋ। ਨਿਜ ਦਰਸ਼ਨ ਦੇਵਤ ਮੋਹਿ ਰਹੀਏ, ਮਹਾਰਾ ਮੇਰੀ ਤਾਂ ਇਹੋ ਬੇਨਤੀ ਹੈ ਵੀ ਆਪਣੇ ਦਰਸ਼ਨ ਮੈਨੂੰ ਹਮੇਸ਼ਾ ਦਿੰਦੇ ਰਹੀਏ। ਅਵਰ ਲਾਲਸਾ ਨਾਹੀ, ਹੋਰ ਜਿਵੇਂ ਕੋਈ ਦੁਨੀਆਂ ਦੇ ਲੋਕ ਕੁਝ ਮੰਗਦਾ ਕੋਈ ਕੁਝ ਮੰਗਦਾ, ਉਹ ਮੈਨੂੰ ਕੋਈ ਚਾਹਨਾ ਹੈ ਨਹੀਂ ਮੰਗਣ ਦੀ। ਕਾਹੇ ਵਸਤ ਕੀ ਚਾਹ ਜੇ ਹੋਵੇ ਹੈ, ਮਹਾਰਾਜ ਆਪ ਜੀ ਨੂੰ ਕਿਸੇ ਵਸਤੂ ਦੀ ਜਾਣਾ ਹੋਵੇ। ਲੈ ਹੋ ਮੰਗਾਏ ਨਿਸੰਗਾ, ਮਹਾਰਾ ਅਸੀਂ ਗ੍ਰਿਸਤੀ ਹੈ, ਨਿਸੰਗ ਹੋ ਕੇ ਮੇਰੇ ਕੋਲੋਂ ਤੁਸੀਂ ਮੰਗਾ ਲੈਣੀ ਲੈ ਲੈਣੀ। ਸ਼ਿਵ ਸਿਰ ਸਰ ਮੋਰ ਉਰ ਕਰ ਨਾ ਕਰ, ਇਹ ਕਿਰਪਾ ਦੀ ਖਾਨ ਗੁਰੂ ਨਾਨਕ ਸਾਹਿਬ, ਮੇਰਾ ਜਿਹੜਾ ਸੀਸ ਹੈ ਉਹ ਤਾਂ ਮਹਾਰਾ ਜਿਹੜਾ ਮੇਰਾ ਸਿਰ ਹੈ ਉਹ ਹਿਰਦੇ, ਮੇਰਾ ਜਿਹੜਾ ਸਿਰ ਹੈ ਉਹ ਸ਼ਿਵ ਜੀ ਦੇ, ਮੇਰਾ ਜਿਹੜਾ ਔਰ ਕੀ ਹਿਰਦਾ ਜਿਵੇਂ ਸ਼ਿਵਜੀ ਦਾ ਸਿਰ ਕੀ ਹੈ ਸੀਸ ਉਹਦੇ ਸਦਰਸ ਹੋਵੇ। ਤਵ ਕੀਰਤ ਹੋਇ ਗੰਗਾ, ਤੁਹਾਡੀ ਜਿਹੜੀ ਕੀਰਤੀ ਮਹਿਮਾ ਹੈ ਉਹ ਮਹਾਰਾ ਗੰਗਾ ਵਾਂਗ, ਮੇਰਾ ਜਿਹੜਾ ਹਿਰਦਾ ਉਹ ਤਾਂ ਸ਼ਿਵਜੀ ਦੇ ਸੀਸ ਵਾਂਗ ਹੋਵੇ, ਜਿਵੇਂ ਉਸ ਗੰਗਾ ਸਿਰ ਵਿੱਚ ਪੈਂਦੀ ਨਾ ਆ ਕੇ ਸਿਰ ਵਿੱਚ ਪੈਂਦੀ ਹੈ, ਮੇਰਾ ਹਿਰਦਾ ਮਹਾਰਾ ਸ਼ਿਵਜੀ ਦੇ ਸੀਸ ਵਾਂਗ ਹੋ, ਤੁਹਾਡੀ ਜਿਹੜੀ ਕੀਰਤੀ ਹੈ ਗੰਗਾ ਹੈ ਉਹ ਮੇਰੇ ਸਿਰ ਵਿੱਚ ਬਹਿੰਦੀ ਰਹੇ। ਆਪ ਜੀ ਦੀ ਜਿਹੜੀ ਕੀਰਤੀ ਵਡਿਆਈ ਹੈ ਮੇਰੇ ਦਿਮਾਗ ਵਿੱਚ ਨਿਵਾਸ ਕਰਦੀ ਰਹੇ। ਬਦਨ ਬਦਿਓ ਬਚ ਸੁਣ ਹੋ ਸੋਦਰੀ, ਗੁਰੂ ਮਹਾਰਾਜ ਨੇ ਸੁਣ ਕੇ ਬਚਨ ਕਿਹਾ ਏ ਵੱਡੀ ਭੈਣ ਸਣ, ਯਾਦ ਹਿਰਦੇ ਕਰ ਜਬ ਹੀ, ਇਹ ਅਸੀਂ ਬਚਨ ਕਰਦੇ ਹਾਂ ਵੀ ਜਦੋਂ ਤੁਸੀਂ ਹਿਰਦੇ ਕਰਕੇ ਸਾਨੂੰ ਚੇਤੇ ਕਰਿਆ ਕਰੋ, ਯਾਦ ਕਰਿਆ ਕਰੋਗੇ। ਦੂਰ ਨਿਕਟ ਕਾਜ ਹੈ ਅਨ ਕਾਜੂ, ਅਸੀਂ ਕਿਤੇ ਦੂਰ ਬੈਠੇ ਹੋਈਏ ਜਾਂ ਨੇੜੇ ਹੋਈਏ ਜਾਂ ਕੰਮ ਕਰਦੇ ਹੋਈਏ ਜਾਂ ਅਨਕਾਜੂ ਨਾ ਕਰਦੇ ਵਿਹਲੇ ਹੋਈਏ, ਦਰੁੱਤ ਆਉ ਮੈਂ ਤਬ ਹੀ, ਜਦੋਂ ਤੁਸੀਂ ਯਾਦ ਕਰੋਗੇ ਉਸੇ ਵੇਲੇ ਅਸੀਂ ਛੇਤੀ ਆ ਜਾ ਕਰਾਂਗੇ, ਪਰਨ ਕਰਦੇ ਹਾਂ। ਸੁਣ ਹਰ ਕੀ ਪੁਨ ਹੂਤ ਅਰਾਲਿਕ, ਸੁਣ ਕੇ ਬੀਬੀ ਜੀ ਖੁਸ਼ ਹੋ ਗਏ, ਉਸ ਤੋਂ ਬਾਅਦ ਜਿਹੜਾ ਰਸੋਈਆ ਉਸਨੂੰ ਸੱਦਿਆ ਆਪਣੇ ਕੋਲ, ਬਹੁਬਿਧ ਆਸਨ ਕਰਾਇਓ, ਰਸੋਈਏ ਨੂੰ ਕਹਿ ਕੇ ਤਰ੍ਹਾਂ ਤਰ੍ਹਾਂ ਦੇ ਛਕਣ ਲਈ ਭੋਜਨ ਤਿਆਰ ਕਰਵਾਏ ਭੈਣ ਨੇ, ਮਰਦਾਨੇ ਕੋ ਭੇਜਿਓ ਤਬ ਹੀ, ਉਸੇ ਵੇਲੇ ਮਰਦਾਨੇ ਨੂੰ ਭੇਜ ਦਿੱਤਾ ਹੈ। ਮੁਝ ਕੋ ਨਿਕਟ ਬੁਲਾਇਓ, ਭਾਈ ਬਾਲਾ ਜੀ ਕਹਿੰਦੇ ਮੈਂ ਜੈ ਰਾਮ ਕੋਲ ਕਿਤੇ ਬੈਠਾ ਹੋਇਆ ਸੀ, ਮੈਨੂੰ ਸਤਿਗੁਰਾਂ ਨੇ ਮਰਦਾਨੇ ਨੂੰ ਭੇਜ ਕੇ ਆਪਣੇ ਕੋਲ ਸੱਦ ਲਿਆ ਬੁਲਾ ਲਿਆ। ਬਾਲਾ ਕਹੈ ਸੁਣੋ ਸ੍ਰੀ ਅੰਗਦ, ਭਾਈ ਬਾਲਾ ਜੀ ਕਹਿਣ ਲੱਗੇ ਹੇ ਗੁਰੂ ਅੰਗਦ ਸਾਹਿਬ ਸੁਣੋ ਤੁਸੀਂ, ਪਹੁੰਚ ਰਾਮ ਢਿੱਗ ਬੈਸਾ, ਸਵੇਰੇ ਜੋ ਜੈ ਰਾਮ ਜੀ ਉਹਨਾਂ ਦੇ ਕੋਲ ਬੈਠਾ ਹੋਇਆ ਸੀ, ਗਯੋ ਨਿਕੇਤ ਨਾਨਕੀ ਕੇ ਚੱਲ, ਮਰਦਾਨਾ ਆਇਆ ਹੈ ਤੇ ਮਹਾਰਾਜ ਵੀ ਤੈਨੂੰ ਬੁਲਾ ਰਹੇ ਹੈ, ਫਿਰ ਮੈਂ ਨਾਨਕੀ ਜੀ ਦੇ ਘਰ ਵਿੱਚ ਚਲਾ ਗਿਆ। ਤੇਰੇ ਬੇਦੀ ਏਸ਼ਾ, ਉੱਥੇ ਦੇਖਿਆ ਵੀ ਬੇਦੀਆਂ ਦੇ ਜਿਹੜੇ ਮਾਲਕ ਹਨ ਗੁਰੂ ਨਾਨਕ ਸਾਹਿਬ ਜੀ ਉਹ ਆਪਣੇ ਭੈਣ ਦੇ ਕੋਲ ਬੈਠੇ ਹੋਏ, ਅਸਨ ਅਚਨ ਹਿਤ ਤੀਨੋ ਤਿਹ ਛਿਨ, ਸਵੇਰੇ ਤਿੰਨੇ ਜਾਣੀ ਅਸੀਂ ਭੋਜਨ ਛਕਣ ਵਾਸਤੇ, ਭਾਈ ਬਾਲਾ ਜੀ ਕਹਿੰਦੇ ਇੱਕ ਤਾਂ ਮੈਂ ਇੱਕ ਜੈ ਰਾਮ ਤੀਸਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਗਏ ਰਸੋਈ ਥਾਨਾ, ਉੱਥੇ ਰਸੋਈ ਵਾਲਾ ਥਾਂ, ਉੱਥੇ ਤਿੰਨੇ ਅਸੀਂ ਭੋਜਨ ਛਕਣ ਲਈ ਚਲੇ ਗਏ। ਪਾਨ ਨਾਨਕੀ ਆਪ ਪਰੋਸਤ, ਇਸ ਤਰ੍ਹਾਂ ਭੈਣ ਨਾਨਕੀ ਜੀ ਆਪਣੇ ਹੱਥਾਂ ਨਾਲ ਜਿਹੜਾ ਭੋਜਨ ਪਰੋਸ ਰਹੇ। ਪਰਮ ਸਵਾਦ ਨਸਾਨਾ, ਇਸ ਤਰ੍ਹਾਂ ਤੁਹਾਨੂੰ ਤਿੰਨਾਂ ਨੂੰ ਦੇ ਦਿੱਤਾ ਹੈ, ਬਹੁਤ ਹੀ ਸਵਾਦੀ ਭੋਜਨ ਬਣਿਆ ਹੈ। ਮਨ ਭਾਵਨ ਭੋਜਨ ਕਰ ਖਾਵਨ, ਮਨ ਪਾਉਂਦਾ ਜਿੰਨੀ ਕੁਰਸੀ ਜਿੰਨਾ ਕੁ ਜੀ ਕੀਤਾ ਉਹਨਾਂ ਭੋਜਨ ਛਕ ਕਰਕੇ, ਉੱਠ ਬੈਠੇ ਬਰ ਸਦਨਾ, ਜੋ ਕਹਿੰਦੇ ਸ੍ਰੇਸ਼ਟ ਉੱਠ ਬੈਠੇ ਬਰ ਸਦਨਾ। ਹਾਂ ਕਹਿੰਦੇ ਉੱਠ ਕੇ ਜਿਹੜਾ ਸ੍ਰੇਸ਼ਟ ਘਰ ਹੈ ਭਾਵ ਰਸੋਈ ਘਰ ਤੋਂ ਉੱਠ ਕੇ ਜਿੱਥੇ ਚੰਗਾ ਮਕਾਨ ਹੈ ਚੰਗਾ ਕਮਰਾ ਉੱਥੇ ਉੱਠ ਕੇ ਜਾ ਬੈਠੇ। ਆਨੰਦ ਕੰਦ ਮੁਕੰਦ ਬਿਲੋਕਤ। ਹਾਂ ਆਨੰਦ ਬੱਦਲ ਮੁਕਤੀ ਦਾਤੇ ਸਤਿਗੁਰੂ ਬੋਏ ਭਗਤ ਨਾਨਕੀ ਬਦਨਾ। ਉਸ ਵੇਲੇ ਨਾਨਕੀ ਜੀ ਨੂੰ ਬਚਨ ਕਹਿਣ ਲੱਗੇ ਹਨ, ਮਰਦਾਨਾ ਆਪ ਖੋਜਾ ਹੋ ਜਾਈ। ਲੈ ਵੀ ਭਾਈ ਮਰਦਾਨਾ ਹੁਣ ਤੂੰ ਜਾ ਕੇ ਖੋਜ ਲੈ, ਲਵ ਲੈ ਮੋਲ ਲੈ ਹੋ ਜੋ ਹੋ, ਜਿਹੜਾ ਕੋਈ ਮੁੱਲ ਹੈ ਉਹ ਸਾਡੀ ਭੈਣ ਦੇ ਕੋਲੋਂ ਤੂੰ ਲੈ ਲੈਣਾ। ਸੁੰਦਰ ਹੇਰ ਰਬਾਬ ਲਿਆਵਹ। ਸੁਲਤਾਨਪੁਰ ਦੇ ਵਿੱਚੋਂ ਸੋਹਣਾ ਜਿਹੜਾ ਉਮਰ ਦਰਬਾਰ ਹੈ ਤੂੰ ਲੱਭ ਕੇ ਵੀ ਲੈ ਆ। ਸਰਫਾ ਮੋਲ ਨਕੋ, ਇਹਦੇ ਵਿੱਚ ਮੁੱਲ ਪਿੱਛੇ ਤੂੰ ਕੋਈ ਸਰਫਾ ਨੀ ਕਚੂਸ ਪਣਾ ਨੀ ਕਰਨਾ ਵੀ ਇੰਨੇ ਦੇਣੇ ਇੰਨੇ ਨਹੀਂ ਦੇਣੇ, ਜਿੰਨੇ ਮੰਗਦਾ ਉਹਨੇ ਦੇ ਦੇਣੇ। ਹਾਂ ਸੁਣ ਮਰਦਾਨੇ ਕੀਓ ਪਿਆਨਾ। ਇਸ ਤਰ੍ਹਾਂ ਸੁਣ ਕੇ ਮਰਦਾਨੇ ਚੱਲਣਾ ਕੀਤਾ। ਲੈਣ ਰਬਾਬਹਿ ਹੈ ਤੂੰ, ਜਿਹੜਾ ਲਵਾਬ ਲੈਣ ਵਾਸਤੇ। ਮੈਂ ਪੁੰਨ ਹੱਥ ਬੰਦ ਕਰ ਬੋਲਿਓ। ਭਾਈ ਬਾਲਾ ਜੀ ਕਹਿੰਦੇ ਜਦੋਂ ਮਰਦਾਨਾ ਰਬਾਬ ਲੱਭਣ ਚੱਲਿਆ ਗਿਆ ਮੈਂ ਹੱਥ ਜੋੜ ਕੇ ਸਤਿਗੁਰਾਂ ਦੇ ਅੱਗੇ ਆਉਂ ਬੋਲਿਆ। ਸ੍ਰੀ ਬੇਦੀ ਕੁੱਲ ਕੇ ਤੂੰ, ਇਹ ਬੇਦੀਆਂ ਦੇ ਕੁੱਲ ਦੇ ਤੁਜਾਰੂ ਗੁਰੂ ਨਾਨਕ ਸਾਹਿਬ। ਤੁਮਨ ਦੇਸ਼ ਕੋ ਪਾਏ ਅਬ ਹੈ ਹਾਂ, ਇਹ ਜੇ ਗੁਰੂ ਨਾਨਕ ਸਾਹਿਬ ਜੀ ਮੈਂ ਹੁਣ ਤੁਹਾਡੀ ਆਗਿਆ ਪਾ ਲਵਾਂ। ਚਾਵੋ ਆਪਣੇ ਨਿਕੇਤੂ, ਵੀ ਮਾਰਾ ਇੱਕ ਵਾਰੀ ਰਾਏ ਭੋਈ ਤਲਵੰਡੀ ਜਿੱਥੇ ਮੇਰੇ ਘਰ ਉੱਥੇ ਮੈਂ ਜਾਇਆ ਵਾਂ। ਬਾਸੁਰ ਬਹੁਤ ਬਤੀਤੇ ਆਇਓ, ਇੱਥੇ ਸੁਲਤਾਨਪੁਰ ਸਾਇਆ ਮੈਨੂੰ ਬਹੁਤ ਹੀ ਦਿਨ ਬੀਤ ਕੇ ਲੰਘ ਗਏ ਹਨ। ਸੁਧ ਲਿਓ ਕਿਰਤ ਬੇਤੂ, ਮਾਰਾ ਮੈਂ ਕਰਦੇ ਵੀ ਜਾ ਕੇ ਆਪਣੀ ਕਿਰਤ ਬਿਰਤੀ ਵੀ ਕਿਵੇਂ ਕੰਮ ਚੱਲ ਰਿਹਾ ਹੈ, ਕਿਵੇਂ ਬਿਰਤ ਜੀਵਕਾ ਪਦਾਰਥ ਪਦਾਰਥ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਹੈ, ਉਹ ਸਾਰੀ ਕਿਰਤ ਬਿਰਤ ਦੀ ਕਰਦੀ ਕੰਮ ਕਾਜ ਦੀ ਜੀਵ ਗੁਜ਼ਾਰੇ ਦੀ ਖਬਰ ਸਾਰ ਲੈ ਆਊਂਗਾ। ਕਿਉਂ ਬਾਲੇ ਮਨ ਰੰਜ ਪਇਓ ਹੋ, ਮਹਾਰਾਜ ਬੋਲੇ ਵੀ ਬਾਲਿਆ ਕਿਉਂ ਮਨ ਵਿੱਚ ਨਿਰਾਸ਼ ਹੋ ਗਿਆ ਉਦਾਸ ਹੋ ਗਿਆ ਹੈ। ਸੰਗ ਛੋਰ ਕਰ ਗੱਛੇ, ਸਾਡਾ ਸਾਰ ਛੱਡ ਕੇ ਜਾ ਰਿਹਾ ਹੈ। ਨਹੀਂ ਰੰਜ ਮੈਂ ਦੰਭ ਨਿਕੰਦੂ, ਆਹੇ ਪਖੰਡ ਨੂੰ ਨਾਸ਼ ਕਰਨ ਵਾਲੇ ਸਤਿਗੁਰੂ ਮੈਂ ਕੋਈ ਨੀ ਗੁੱਸੇ ਹੋਇਆ ਕੋਈ ਉਦਾਸ ਨਹੀਂ ਹੋਇਆ। ਬਾਰ ਬਾਛ ਸਵੱਛੇ, ਮੈਂ ਤਾਂ ਤੁਹਾਡੇ ਮਹਾਰਾ ਪਵਿੱਤਰ ਹਿਰਦੇ ਵਿੱਚੋਂ ਬਰ ਹੀ ਚਾਹੁੰਦਾ ਹਾਂ। ਚਾਚ ਲੇ ਹੁਬਾਲੇ ਜੋ ਚਾਹੀਏ, ਉਸ ਵੇਲੇ ਸਤਿਗੁਰੂ ਬੋਲੇ ਜੋ ਬਾਲਾ ਚਾਹੁੰਦਾ ਅੱਜ ਅਸੀਂ ਖੁਸ਼ ਹਾਂ ਮੰਗ ਲੈ। ਨਹੀਂ ਦੇ ਕੱਛ ਤੋਤੇ, ਤੇਰੇ ਪਾਸੋਂ ਕੋਈ ਐਸੀ ਵਸਤੂ ਨੂੰ ਵੀ ਜਿਹੜੀ ਅਸੀਂ ਤੈਨੂੰ ਦੇ ਨਾ ਸਕੀਏ, ਜੋ ਮੰਗੇਗਾ ਉਹੀ ਦੇ ਦੇਗਾ ਮੰਗ ਲਾ। ਸ੍ਰੀ ਨਾਨਕ ਇੱਕ ਵਾਰ ਇਹ ਦੀਜੈ, ਉਸ ਵੇਲੇ ਭਾਈ ਬੋਲਾ ਜੀ ਭਾਈ ਬਾਲਾ ਜੀ ਬੋਲੇ ਹੇ ਗੁਰੂ ਨਾਨਕ ਸਾਹਿਬ ਇੱਕ ਵਾਰ ਤਾਂ ਇਹ ਦੇ ਦਿਓ। ਬਿਸਰਨ ਹਰ ਉਰ ਮੋਤੇ, ਮੇਰੇ ਹਿਰਦੇ ਤੋਂ ਪਰਮੇਸ਼ਰ ਕਦੇ ਭੁੱਲੇ ਨਾ, ਪਰਮੇਸ਼ਰ ਦਾ ਨਾਮ ਮੈਂ ਚੇਤੇ ਕਰਦਾ ਰਹਾਂ। ਦੂਸਰ ਵਾਰ ਦੀਜੈ ਕਰ ਨਾ ਕਰ, ਕਿਰਪਾ ਦੀ ਖਾਣ ਦੂਜਾ ਮੈਨੂੰ ਵਾਰ ਇਹ ਵੀ ਦੇ ਦਈਏ ਨਾਲ। ਸੰਗ ਤੁਮਾਰਜ ਚਰਤਾ, ਤੇਰੇ ਨਾਲ ਰਹਿੰਦੇ ਹਾਂ ਮਹਾਰਾਜ ਜਿਹੜੇ ਤਰ੍ਹਾਂ ਤਰ੍ਹਾਂ ਦੇ ਕੌਤਕ ਹਨ। ਸੁਧਾ ਸਿੰਧ ਤਾਜ ਮ੍ਰਿਗ ਤ੍ਰਿਸ਼ਨਾ ਹੈ, ਇਹ ਮਾਰਾ ਅਮਰ ਦਾ ਸੰਬੰਧ ਹੈ ਤੁਹਾਡੇ ਨਾਲ ਰਹਿੰਦਿਆਂ ਤੁਹਾਡੇ ਜਿਹੜੇ ਕੌਤਕ ਦੇਖਣੇ ਹੈ ਅੰਮ੍ਰਿਤ ਵਰਗੇ ਹੈ, ਇਹਨਾਂ ਨੂੰ ਛੱਡ ਕੇ ਜਿਵੇਂ ਮਿਰਗ ਤ੍ਰਿਸ਼ਨਾ ਦਾ ਦਲ ਹੁੰਦਾ ਉਹਦੇ ਵਾਸਤੇ। ਧਾਵਤ ਨਿੰਦ ਜੇ ਅਰਰਤਾ, ਜਿਹੜੇ ਨਿੰਦਿਆ ਕਰਨ ਵਾਲੇ ਨਿੰਦਕ ਨਿੰਦਿਆ ਉਚਾਰਨ ਕਰਨ ਵਾਲੇ ਉੱਧਰ ਨੂੰ ਧੋਂਦੇ ਹੈ, ਅਤੇ ਮੈਂ ਮਾਰਾ ਨਿੰਦਿਆ ਕਰਨ ਵਾਲੀ ਨਾ ਜਾਵਾਂ। ਮਿਰਗ ਤ੍ਰਿਸ਼ਨਾ ਦੇ ਜਲ ਨੂੰ ਧੋਂਦੇ ਰਿਸ਼ਤੇ ਵੱਲ ਨੂੰ ਜਾਂਦੇ ਹੁੰਦੇ ਹਰਨ, ਇਸ ਤਰ੍ਹਾਂ ਨਿੰਦਕ ਲੋਕ ਹਰਨਾ ਵਰਗੇ ਹੈ। ਜਿਹੜਾ ਆਪ ਜੀ ਦਾ ਕਹਿੰਦੇ ਚੋ ਜਾਂ ਕੌਤਕ ਇਸ ਅਮਰ ਦਾ ਸਮੁੰਦਰ ਹੈ, ਇਹਨੂੰ ਛੱਡ ਕੇ ਮੈਂ ਮਹਾਰਾ ਇੱਧਰ ਨਾ ਜਾਵਾਂ। ਉਹਨਾਂ ਨਿੰਦਕਾ ਮਗਰ ਲੱਗ ਕੇ ਮੈਂ ਨਾ ਆਪ ਜੀ ਨੂੰ ਮਾੜਾ ਕਹਾਂ। ਦੇਖੋ ਸੁਣੋ ਨਾ ਭਰਮੋ ਗੁਰੂ ਜੀ, ਮਾਰਾ ਨਿੰਦਕਾਂ ਨੂੰ ਨਾ ਦੇਖਾਂ ਨਾ ਨਿੰਦਕਾਂ ਦੀ ਇਹੋ ਜਿਹੀ ਨਿੰਦਿਆ ਸੁਣਾ, ਨਾ ਸੁਣ ਕੇ ਮੈਂ ਭਰਮਾ ਭਟਕਾਂ। ਉਰ ਥਿਰ ਮਤ ਮੁਰ ਕੀਜੈ, ਇਸ ਤਰ੍ਹਾਂ ਦੀ ਮੇਰੀ ਮਾਰਾ ਹਿਰਦੇ ਜਿਹੜੀ ਮਤ ਹੈ ਉਹਨੂੰ ਇਸ ਤਰ੍ਹਾਂ ਹਿਰਦੇ ਵਿੱਚ ਕਰ ਦਈਏ, ਭਾਵ ਮੇਰੀ ਜਿਹੜੀ ਹਿਰਦੇਰੀ ਮਾਤਾ ਉਹ ਇਸਤਤ ਕਰਦੀਏ ਮੈਂ ਉਹ ਨਨਕਾਂ ਦੀਆਂ ਨੰਦਾ ਅਤੇ ਆਪ ਜਿਹੜੇ ਚਰ ਜਿਹੜੇ ਕੌਤਕ ਹੈ ਉਹਨਾਂ ਨੂੰ ਦੇਖ ਕੇ ਭਰਮ ਨਾ ਜਾਵਾਂ ਜਿਵੇਂ ਉਹ ਜਦੋਂ ਪ੍ਰੀਖਿਆ ਸਮੇਂ ਆਪ ਜੀ ਨੇ ਧਾਨ ਗੁਰੂ ਜਾ ਧਾਰ ਲਿਆ ਸੈਂਸੀ ਜੀ ਬਣ ਗਏ ਸੀ ਕੁੱਤੇ ਕੁੱਤੀਆਂ ਜੀਆਂ ਲੈ ਲਏ ਸੀ ਕਈ ਭਰਮ ਗਏ ਭੜਕ ਗਏ ਸੀ ਜਦੋਂ ਅਣਘੜ ਜਿਹਾ ਉਹ ਸਲੋਤਰ ਜਿਹਾ ਮਾਰਦੇ ਸੀ ਮੋਰਾਂ 'ਚ ਉਦੋਂ ਵੀ ਕਈ ਭੱਜ ਗਏ ਸੀ ਜਦੋਂ ਮੁਰਦਾ ਖਿਆ ਉਦੋਂ ਹੀ ਭਰਮ ਗਏ ਸੀ ਕਹਿੰਦੇ ਇਸ ਤਰ੍ਹਾਂ ਆਚਾਰਜ ਕੌਤਾਂ ਨੂੰ ਦੇਖ ਕੇ ਮੈਂ ਨਾ ਭਰਮਾਂ ਨਿੰਦਕਾਂ ਤੁਹਾਰਾ ਆਪ ਜੀ ਦੇ ਇਹੋ ਜਿਹੇ ਕੌਤਕ ਦੇਖ ਕੇ ਮੈਂ ਇਸ ਤਰ੍ਹਾਂ ਇੱਧਰ ਉੱਧਰ ਨਾ ਹੋ ਜਾਵਾਂ ਅੰਗਿਰ ਸਰ ਔਰ ਬਿੰਦ ਸਰ ਸਤਾਵ ਆਪ ਜੀ ਦੇ ਜਿਹੜੇ ਅੰਗਰ ਕੀਏ ਚਰਨ ਹੈ ਇਹ ਮਾਰਾ ਕਵਲਾਂ ਦਾ ਸਰ ਕੀਏ ਸਰੋਵਰ ਦੇ ਸਰ ਕੀਏ ਸਦਰਸ ਹਨ ਮਨ ਮਮ ਮਦ ਪੁਕਰੀ ਜੈ ਦੇ ਮੇਰੇ ਜਿਹੜੇ ਚਰਨ ਹੈ ਇਹ ਜਿਵੇਂ ਕਵਲਾਂ ਦਾ ਕੋਈ ਸਰੋਵਰ ਹੋਵੇ ਉਹਦੇ ਬਰਾਬਰ ਹੈ ਮੇਰਾ ਜਿਹੜਾ ਮਨ ਹੈ ਮਾਰਾ ਉਹ ਆਪ ਜੀ ਦੇ ਜਿਹੜੇ ਕਵਲਾਂ ਦਾ ਸਰੋਵਰ ਚਰਨ ਹੈ ਉਹਨੂੰ ਭੋਰਾ ਬਣਾ ਦਈਏ ਭੋਰਾ ਬਣਿਆ ਰਹੇ ਤੁਹਾਡੇ ਚਰਨਾ ਕਮਲਾਂ ਰੂ ਸਰੋਵਰ ਦਾ ਸੁਣਤ ਪ੍ਰਸੀਦੇ ਬਚਨ ਕੇ ਰਚਨਾ ਭਾਈ ਬਾਲਾ ਜੀ ਕਹਿੰਦੇ ਬਚਨਾਂ ਦੀ ਸੋਹਣੀ ਰਚਨਾ ਸੋਹਣੇ ਬਚਨ ਸ਼ਰਧਾ ਦੇ ਸੁਣ ਕੇ ਮਾਰਾ ਪ੍ਰਸੰਨ ਹੋ ਗਏ ਮੇਰੇ ਚਿਤ ਨਿਸਚਾਤ ਹੇਰਾ ਚਿਤ ਦਾ ਐਸਾ ਭਰੋਸਾ ਪੱਕਾ ਵੇਖਿਆ ਮੇਰਾ ਅਡੋਲ ਬਾਤ ਤੇ ਜਸ ਭਾਈ ਬਾਲਾ ਜੀ ਕਹਿੰਦੇ ਫਿਰ ਮਹਾਰਾਜ ਨੇ ਮੈਨੂੰ ਇਉਂ ਕਿਹਾ ਵਰ ਦਿੱਤਾ ਕਹਿੰਦੇ ਜਿਵੇਂ ਸਮੇਰ ਪਰਬਤ ਜਿਹੜਾ ਹੈ ਨਾ ਉਹ ਕਹਿੰਦੇ ਕਿੰਨੀ ਮਰਜ਼ੀ ਤਿੱਖੀ ਹਵਾ ਆ ਜਾਏ ਉਹ ਅਡੋਲ ਹੀ ਰਹਿੰਦਾ ਹੈ ਤਸ ਬਿਦ ਹੋਏ ਮਨ ਤੇਰਾ ਭਾਈ ਬਾਲਿਆ ਤੇਰਾ ਮਨ ਵੀ ਸਮੇਰ ਪਰਬਤ ਵਰਗਾ ਅਡੋਲ ਹੋਊਗਾ ਉਹ ਕੋਈ ਮਰਜ਼ੀ ਕੋਈ ਆ ਨਿੰਦਕਾਂ ਦੀਆਂ ਜਿਹੜੀਆਂ ਨਿੰਦਕਾਂ ਦੀ ਨਿੰਦਿਆ ਕਰਨੀ ਹੈ ਬੜੀ ਤਿੱਖੀ ਹਨੇਰੀ ਹੈ ਇਹਦੇ ਕਰਕੇ ਤੇਰਾ ਮਨ ਨਹੀਂ ਡੋਲੇਗਾ ਬੇਮੁਖਤਾ ਨਿਸ ਭਰਮ ਮਯੰਕਾ ਹਾਂ ਬੇਮੁਖਤਾ ਰੂਪੀ ਜਿਹੜੀ ਰਾਤਰੀ ਹੈ ਭਰਮ ਰੂਪੀ ਜਿਹੜਾ ਚੰਦਰਮਾ ਹੈ ਦੁੱਖ ਤਾਰੇ ਉੱਡ ਗਨ ਸੇ ਹੋਰ ਦੁੱਖ ਦਿੱਦਰ ਜਿਹੜੇ ਤਾਰਿਆਂ ਵਰਗੇ ਹਨ ਹੋਰ ਨਭ ਭਾਨ ਪ੍ਰੇਮ ਪ੍ਰਕਾਸ਼ ਹੈ ਭਾਈ ਬਾਲਾ ਤੇਰੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਪ੍ਰੇਮ ਰੂਪੀ ਜਿਹੜਾ ਸੂਰਜ ਹੈ ਇਹ ਪ੍ਰਕਾਸ਼ ਪੇ ਚੜ ਜਾਵੇ ਨਾਸ ਹੈ ਪਾਛਲ ਗਿਣਸੇ ਪਿੱਛੇ ਗਿਣੇ ਆ ਨਾ ਬੇਮੁਖਤਾ ਰੂਪੀ ਰਾਤਰੀ ਪਰਮ ਰੂਪੀ ਚੰਦਰਮਾ ਦੁੱਖ ਦਿੱਦਰ ਰੂਪੀ ਤਾਰੇ ਇਹ ਸਾਰੇ ਨਾਸ ਹੋ ਜਾਣ ਹੋਵੇ ਤਬ ਔਰ ਸਰਵਰ ਕੇ ਸਰ ਮਹਾਰਾਜ ਮੈਨੂੰ ਕਹਿੰਦੇ ਲੈ ਵੀ ਭਾਲੇ ਬਾਲਿਆ ਤੇਰਾ ਜਿਹੜਾ ਹਿਰਦਾ ਉਹ ਸਰੋਵਰ ਦੇ ਸਵਾਮ ਹੋਵੇ ਹਰ ਕੀਰਤ ਅਰ ਬਿੰਦਾ ਜਿਹੜੀ ਵਾਹਿਗੁਰੂ ਦੀ ਕੀਰਤੀ ਹੈ ਜਿਵੇਂ ਸਰੋਵਰ ਵਿੱਚ ਕਵਲ ਫੁੱਲ ਖਿੜੇ ਹੁੰਦੇ ਇਸ ਤਰ੍ਹਾਂ ਕਵਲਾਂ ਵਾਂਗ ਤੇਰਾ ਹਿਰਦਾ ਹੋਵੇ ਸਦ ਬਿਕਸੈ ਸੁਖ ਹੈ ਨਹਿ ਕਬ ਹੂੰ ਇਹ ਕੀਰਤੀ ਰੂਪੀ ਕਵਲ ਹਮੇਸ਼ਾ ਖਿੜਿਆ ਰਹੇ ਕਦੇ ਸੁੱਕੇ ਨਾ ਪ੍ਰੀਤ ਵਧ ਹੈ ਮਕਰੰਦਾ ਪ੍ਰੀਤੀ ਰੂਪੀ ਹੈ ਜਿਹੜੀ ਮਕਰੰਦ ਹੈ ਹਮੇਸ਼ਾ ਵਧਦੀ ਰਹੇ ਜਗ ਸਾਗਰ ਨਿੰਦਕ ਗਰ ਲਵਨ ਬਾਕੀ ਭਾਈ ਬਾਲਾ ਜਿਹੜਾ ਸੰਸਾਰ ਸਮੁੰਦਰ ਹੈ ਇਹਦੇ ਜਿਹੜੇ ਨਿੰਦਕ ਲੋਕ ਹੈ ਕਹਿੰਦੇ ਲੂਣ ਵਾਂਗੂ ਗਲ ਰਹੇ ਪਦਮ ਸਮਾਨ ਅਲੇਪਾ ਭਾਈ ਬਾਲੇ ਤੂੰ ਜਿਵੇਂ ਕਹਿੰਦੇ ਕਵਲ ਫੁੱਲ ਨਿਰਲੇਪ ਰਹਿੰਦਾ ਹੈ ਤੂੰ ਲੂਣ ਵਾਂਗੂ ਨੀ ਇਹ ਸੰਸਾਰ ਵਿੱਚ ਗਲੇਗਾ ਤੂੰ ਨਿਰਲੇਪ ਰਹੇਗਾ ਕਵਲ ਵਾਂਗ ਜੇ ਸਵਾਨ ਕੂਕਤ ਰਹਿ ਅਹਨਿਸ ਬਾਕੀ ਭਾਈ ਬਾਲਿਆ ਜਿਹੜੇ ਕੁੱਤਿਆਂ ਵਰਗੇ ਲੋਕ ਹੁੰਦੇ ਉਹ ਹਮੇਸ਼ਾ ਕੂਕਦੇ ਰਹਿੰਦੇ ਭੌਂਕਦੇ ਰਹਿੰਦੇ ਉਹਨਾਂ ਦੀ ਚੁਗਲੀ ਕਰਦੇ ਹੀ ਰਹਿੰਦੇ ਹੁੰਦੇ ਨਹਿ ਗਜ ਮਤ ਵਿਸ਼ੇਕ ਵਿਖੇਪਾ ਜਿਹੜਾ ਕੋਈ ਮਸਤ ਹੰਸੀ ਹੁੰਦਾ ਉਹਨੂੰ ਤਾਂ ਨੀ ਕੁਸ਼ੋਭ ਹੁੰਦਾ ਉਹਨੂੰ ਤਾਂ ਨੀ ਘੁਰਾਵਟ ਉਹਦੇ ਤੇ ਤਾਂ ਨੀ ਕੁਸਰ ਹੁੰਦਾ ਸੌ ਕੁੱਤਾ ਭੁੱਲੀ ਜਾਏ ਇਸ ਤਰ੍ਹਾਂ ਭਾਈ ਬਾਲਾ ਤੂੰ ਮਸਤ ਹਾਥੀ ਵਰਗਾ ਹੋਏਗਾ ਸੌ ਕੁੱਤੇ ਤੇਰੇ ਮੇਰੇ ਮਗਰ ਭੁੱਲ ਹੀ ਜਾਏ ਸਾਨੂੰ ਕੋਈ ਪਰਵਾਹ ਨਹੀਂ ਹੋਏਗੀ ਉਹਨਾਂ ਦੀ। ਖੁਸ਼ੀ ਕਰੀ ਚਾਵਨ ਕੋ ਘਰ ਕੀ, ਇਸ ਤਰ੍ਹਾਂ ਦੇ ਬਚਨ ਭਾਈ ਬਾਲਾ ਨੂੰ ਕਹਿ ਕੇ ਫਿਰ ਗੁਰੂ ਨਾਨਕ ਸਾਹਿਬ ਨੇ ਘਰ ਜਾਣ ਦੀ ਖੁਸ਼ੀ ਕਰਦੀ ਵੀ ਤੂੰ ਚਲਿਆ ਜਾ ਪਾਦ ਪਦਮ ਯੁਗ ਬੰਦੇ। ਭਾਈ ਬਾਲਾ ਜੀ ਕਹਿੰਦੇ ਮੈਂ ਜਾਣ ਸਮੇਂ ਕਵਲ ਵਰਗੇ ਚਰਨਾਂ ਤੇ ਮੱਥਾ ਟੇਕਿਆ ਸਤਿਗੁਰਾਂ ਦੇ, ਸੁਣ ਸ੍ਰੀ ਨਾਨਕ ਬਚਨ ਸੁਨਾ ਸੁਹਾਏ। ਇਸ ਤਰ੍ਹਾਂ ਸੋਭਨੀਕ ਬਚਨ ਸੁਣ ਕੇ ਸਤਿਗੁਰੂ ਦੇ ਮੈਨੇ ਮੁਝ ਭਾਰਦੈ ਆਨੰਦੇ, ਮੇਰੇ ਭਾਈ ਹਿਰਦੇ ਵਿੱਚ ਬਹੁਤ ਆਨੰਦ ਹੋਇਆ। ਤਲਵੰਡੀ ਕੇ ਮਾਰਗ ਚੱਲ ਕਰ, ਬਾਹਰ ਆਏ ਭੋਜ ਦੀ ਤਲਵੰਡੀ ਦੇ ਰਸਤੇ ਵਿੱਚ ਚੱਲ ਕੇ ਆਇਓ ਆਪਣੇ ਨਿਕੇਤਾ ਭਾਈ, ਗੁਰਸਿੱਖੋ ਆਪਣੇ ਘਰ ਵਿੱਚ ਚੱਲ ਕੇ ਆ ਗਿਆ ਸੀ। ਮੁਝ ਪਸਚਾਤ ਸੁਣੋ ਗੁਰ ਅੰਗਦ, ਜਦੋਂ ਮੈਂ ਮਹਾਰਾਜ ਕੋਲੋਂ ਚੱਲ ਕੇ ਆ ਗਿਆ ਹੇ ਗੁਰੂ ਅੰਗਦ ਸਾਹਿਬ, ਉਸ ਤੋਂ ਬਾਅਦ ਵਿੱਚ ਤੁਸੀਂ ਅਮ ਸੁਣੋ ਸਾਰਾ ਕੁਛ। ਸ੍ਰੀ ਬੇਦੀ ਕੁਲ ਕੇਤਾ, ਬੇਦੀਆਂ ਦੇ ਕੁਲ ਦੇ ਤੁਜਾਰੂ ਸਤਿਗੁਰੂ ਉਹਨਾਂ ਦਾ ਪ੍ਰਸੰਗ ਸੁਣ ਲੋ। ਭਏ ਪ੍ਰਸੀਦ ਸੁਸਾ ਪਰ ਅਤਿਸ਼ੈ, ਮੈਂ ਜਦੋਂ ਆਪਣੇ ਨਗਰ ਵੱਲ ਨੂੰ ਚਲਿਆ ਬਾਅਦ ਵਿੱਚ ਆਪਣੀ ਵੱਡੀ ਭੈਣ ਉੱਪਰ ਸਤਿਗੁਰੂ ਬਹੁਤ ਪ੍ਰਸੰਨ ਹੋ ਗਏ। ਗਵਨੇ ਪੁੰਨ ਉਦਿਆਨਾ, ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਆਪਣੀ ਮੌਜ ਵਿੱਚ ਹੀ ਬਾਹਰ ਜੰਗਲ ਵੱਲ ਨੂੰ ਚਲੇ ਗਏ। ਭਏ ਇਕਾਂਤ ਜਹ ਮਨ ਜੁਨ ਆਵੇ ਹੈ, ਉੱਥੇ ਜਾ ਕਾਂਤ ਹੋਏ ਜਿੱਥੇ ਕੋਈ ਮਨੁੱਖ ਨਹੀਂ ਆਉਂਦਾ ਜਾਂਦਾ। ਕਰੁਣਾ ਨਿਧ ਗਤ ਦਾਨਾ, ਹਾਂ ਕਿਰਪਾ ਦੇ ਕਰ ਤੇ ਮੁਕਤੀ ਦਾ ਤੇ ਸਤਿਗੁਰੂ। ਕਮਲ ਬਦਲ ਪ੍ਰਾਚੀ ਦਿਸ਼ ਜਿਹ ਕੋ, ਹਾਂ ਜਿਨ੍ਹਾਂ ਦਾ ਜਿਹੜਾ ਕਵਲ ਵਰਗਾ ਮੁਖ ਚੜ੍ਹਦੀ ਤਰਫ ਵਰਗਾ ਹੈ। ਵਾਕ ਅਰਕ ਪਰਮਾਨਾ, ਜਿਹੜੇ ਆਪ ਜੀ ਦੇ ਬਚਨ ਹੈ ਉਹ ਸੂਰਜ ਦੇ ਪ੍ਰਮਾਣ ਤੁਲ ਹਨ। ਕਿੰਕਰ ਉਰ ਕੋ ਭਰਮ ਤਿਮਰ ਹਰ, ਦਾਸਾਂ ਦੇ ਹਿਰਦੇ ਹੈ ਉਹਨਾਂ ਦਾ ਭਰਮ ਰੂਪੀ ਹਨੇਰੇ ਨੂੰ ਨਾਸ ਕਰਨ ਵਾਲੇ ਹਨ। ਤਲ ਕਲਮਲ ਉੱਡ ਨਾਨਾ, ਨਾਨਾ ਤਰ੍ਹਾਂ ਦੇ ਜਿਹੜੇ ਪਾਪਾਂ ਰੂਪੀ ਉਤਾਰੇ ਹੈ ਉਹ ਦਲੇ ਬਲੇ ਜਾ ਰਹੇ ਹਨ। ਗਯੋ ਰਬਾਬ ਲੈਣ ਹਿਤਪੁਰ ਮਹਿ, ਭਾਈ ਮਰਦਾਨਾ ਜੀ ਇਸ ਤਰ੍ਹਾਂ ਰਬਾਬ ਲੈਣ ਵਾਸਤੇ ਸੁਲਤਾਨਪੁਰ ਦੇ ਵਿੱਚ ਚਲਾ ਗਿਆ। ਖੋਜਤ ਭਾ ਮਰਦਾਨਾ, ਜਿਹੜੇ ਮਰਾਸੀਆਂ ਦੇ ਘਰ ਉਹਨਾਂ ਦੇ ਵਿੱਚ ਜਾ ਕੇ ਮਰਦਾਨਾ ਢੂੰਡ ਰਿਹਾ ਰਬਾਬ ਲੱਭ ਰਿਹਾ। ਸੁਣ ਹੈ ਡੂਮ ਕੋ ਸਾਧਨਹ ਜਿਹਵਾ, ਹਾਂ ਕਹਿੰਦੇ ਜਿਹੜੇ ਘਰ ਦੇ ਵਿੱਚ ਮਰਦਾਨਾ ਮਰਾਸੀ ਦੇ ਜਾਂਦਾ ਤੇ ਸੁਣਦੇ ਆ ਵੀ ਇਹ ਰਬਾਬ ਲੈਣ ਆਇਆ ਮਰਦਾਨਾ। ਬੂਝਹਿ ਜਾਏ ਸੁਜਾਨਾ, ਹਾਂ ਲੋਕਾਂ ਤੋਂ ਪੁੱਛਦਾ ਸੁਜਾਨਾ ਵੀ ਇੱਥੇ ਮਰਾਸੀਆਂ ਦਾ ਘਰ ਕੋਈ ਹੈਗਾ ਤੇ ਲੱਖ ਦੋਖ ਦਿੰਦੇ ਹੈ। ਆਦਰਪੁਰ ਮਹਿ ਦੇ ਨਕੋ, ਪਰ ਜਿਹੜੇ ਮਰਾਸੀ ਹੈ ਕਹਿੰਦੇ ਉਹ ਜਿੱਥੇ ਵੀ ਜਾਂਦਾ ਕਹਿੰਦੇ ਕੋਈ ਇਹ ਮਰਦਾਨੇ ਨੂੰ ਸਤਿਕਾਰ ਨਹੀਂ ਦਿੰਦਾ, ਜੀ ਆਇਆ ਨਹੀਂ ਆਖਦਾ। ਅਸਬਿਦ ਵਾਕ ਅਲਾਵੈ, ਜਿਹੜੇ ਮਰਾਸੀ ਜੇ ਇਸ ਤਰ੍ਹਾਂ ਦੇ ਖੋਟੇ ਜੇ ਬਚਨ ਕਹਿੰਦੇ ਤੇਹ ਕੋ ਡੂਮ ਜੋ ਭਯੋ ਕੁਰਾਹੀ, ਉਹਦਾ ਹੈ ਮਰਾਸੀ ਮਰਦਾਨਾ ਕਹਿੰਦੇ ਡੂਮ ਜਿਹੜਾ ਕਹਿੰਦੇ ਕੁਰਾਹੀਆ ਹੋ ਗਿਆ, ਘਰ ਬਾਰ ਛੱਡ ਕੇ ਖਵਨੀ ਜੀ ਪਾ ਕੇ ਫਕੀਰ ਬਣ ਬੈਠਾ, ਜੰਗਲ ਵਿੱਚ ਜਾ ਬੈਠਾ, ਉਹਦਾ ਮਰਾਸੀ ਹੈ। ਸੁਣ ਤੋ ਰੋਸ ਉਰ ਆਵੇ, ਹਾਂ ਸੁਣ ਕੇ ਮਰਦਾਨੇ ਨੂੰ ਹਿਰਦੇ ਵਿੱਚ ਬੜਾ ਗੁੱਸਾ ਆਉਂਦਾ ਵੀ ਕੀ ਬਕਵਾਸ ਕਰਦੇ ਮਰਾਸੀ। ਦੋਹਰਾ ਫਿਰਤ ਫਿਰਤ ਇੱਕ ਸ਼ਰਮ ਪਾਇਓ, ਇੱਕ ਤਾਂ ਹੁਣ ਨਗਰ ਵਿੱਚ ਫਿਰਦਾ ਫਿਰਦਾ ਵਿਚਾਰਾ ਥਕੇਵੇਂ ਸਹਿਰ ਹੋ ਗਿਆ, ਥੱਕ ਗਿਆ ਮਰਦਾਨਾ। ਦੂਸਰ ਨਿੰਦਕ ਬੈਨ, ਜੇ ਕਹਿੰਦੇ ਨਿੰਦਿਆ ਕਰਨ ਵਾਲੇ ਜਿਹੜੇ ਬਚਨ ਮਰਾਸੀਆਂ ਤੋਂ ਸੁਣ ਸੁਣ ਕੇ ਮਰਦਾਨੇ ਨੂੰ। ਸੁਣ ਮਨ ਮਹਿ ਦੁਖ ਅਤ ਪਾਇਓ, ਸੁਣ ਕੇ ਮਨ ਵਿੱਚ ਬਹੁਤ ਦੁਖੀ ਹੋ ਗਿਆ ਹੈ। ਕੱਛ ਬਸ ਆਪਣ ਚੱਲੇ ਨਾ, ਹੁਣੇ ਵਿਚਾਰਾ ਮਰਦਾਨਾ ਕੱਲਾ ਹੈ, ਉਧਰ ਮਰਾਸੀ ਜਾ ਰਹੇ, ਇਹਦਾ ਵਿਚਾਰੇ ਦਾ ਬਸ ਨਹੀਂ ਕੋਈ ਚੱਲਦਾ ਉਹਨਾਂ ਤੇ। ਹਰ ਗੀਤ ਕਾ ਛੰਦ ਫਿਰ ਕਰ ਸਗਰ ਨਗਰ ਮੈਂ, ਸਾਰੇ ਸੁਲਤਾਨਪੁਰ ਨਗਰ ਵਿੱਚ ਫਿਰ ਤੁਰ ਕੇ ਮਰਦਾਨਾ। ਮਰਦਾਨਾ ਉਰ ਅਕੁਲਾਏ ਕੈ, ਅਖੀਰ ਮਰਦਾਨਾ ਬੜਾ ਵਿਆਕਰ ਜਿਹਾ ਹੋ ਕੇ ਹਿਰਦੇ ਵਿੱਚ, ਵੈਸੇ ਸ੍ਰੀ ਨਾਨਕ ਜਹਾਂ ਜਿੱਥੇ ਜੰਗਲ ਵਿੱਚ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਏ ਤਹ ਥੱਕ ਤੋ ਸੋ ਬੈਠੇ ਹੋ ਆਏ ਕੇ ਵਿਚਾਰਾ ਮਰਦਾਨਾ ਥੱਕ ਕੇ ਆ ਬੈਠਾ ਹੈ। ਸ੍ਰੀ ਮੁਖ ਸੋ ਬੂਝਤ ਪਏ ਗੁਰੂ ਮਹਾਰਾਜ ਮੁਖੋਂ ਪੁੱਛਣ ਲੱਗੇ ਤੇਹ ਬਦਨਾ ਹੈ ਬਿਕਲ ਨਿਹਾਰ ਕੇ ਮਰਦਾਨੇ ਦਾ ਵਿਆਕਲ ਜਿਹਾ ਚਿਹਰਾ ਵੇਖ ਕੇ ਬਿਨ ਰਬਾਬ ਆਵਨ ਪਇਓ ਮਰਦਾਨਿਆ ਬਿਨਾਂ ਰਬਾਬ ਲਿਆਉਣ ਤੋਂ ਤੂੰ ਆ ਗਿਆ ਨਿਜ ਬਿਰਥਾ ਭਨ ਹੋ ਸੁਧਾਰ ਕੇ ਆਪਣੀ ਬਿਆਨਾ ਸਵਾਰ ਕੇ ਸਾਰੀ ਹਾਲਤ ਦੱਸ ਵੀ ਕਿਉਂ ਆਇਆ ਬਿਨਾਂ ਰਬਾਬ ਤੋਂ ਕਿਉਂ ਬੂਝਤ ਹੋ ਮੋਹਿ ਕੋ ਮਹਾਰਾਜ ਦਾਨਾ ਕਹਿਣ ਲੱਗਿਆ ਮਹਾਰਾਜ ਮੈਨੂੰ ਕੀ ਤੁਸੀਂ ਪੁੱਛਦੇ ਹੋ ਸਭ ਅੰਤਰ ਜਾਮੀ ਜਾਣ ਕੇ ਮਹਾਰਾ ਅੰਤਰ ਜਾਨੀ ਆ ਸਾਰਾ ਕੁਝ ਜਾਣਦੇ ਹੀ ਹੋ ਨਾ ਬਹੁਰ ਕਹਿਓ ਸ੍ਰੀ ਬਦਨ ਤੇ ਮਹਾਰਾ ਨੇ ਮਰਦਾਨੇ ਤੋਂ ਸੁਣ ਕੇ ਫੇਰ ਮੁਖੋਂ ਬਚਨ ਕਿਹਾ ਬਿਨ ਸ਼ੰਕ ਸੁਣਾਓ ਬਖਾਨ ਕੇ ਮਰਦਾਨੇ ਸ਼ੰਕਾ ਕਰਨ ਦੀ ਕੋਈ ਨੀ ਬਿਨਾਂ ਸ਼ੰਕਾ ਤੋਂ ਐ ਖੋਲ ਕੇ ਸੁਣਾ ਵੀ ਕੀ ਕਹਿੰਦੇ ਐ ਕੈਸੇ ਮੈਂ ਮੁਖ ਸੋਂ ਕਹਾਂ ਮਰਦਾਨਾ ਕਹਿਣ ਲੱਗਾ ਮਹਾਰਾ ਕਿਸ ਤਰ੍ਹਾਂ ਮੈਂ ਮੂੰਹ ਨਾਲ ਆਖਾਂ ਕਹਿਬੇ ਜੋਗ ਨਾ ਬਾਤ ਹੈ ਇਹੋ ਜਿਹੇ ਮਰਾਸੀ ਬੋਲਦੇ ਨਾ ਮਹਾਰਾ ਉਹ ਕਹਿਣ ਯੋਗ ਤਾਂ ਗੱਲ ਹੈ ਨੀ ਦੱਸਣ ਯੋਗ ਗੱਲ ਹੈ ਨਹੀਂ ਪੁਨਹਿ ਸ੍ਰੀ ਗੁਰ ਕਹੈ ਉਧਰ ਮਰਦਾਨੇ ਨੂੰ ਮਹਾਰਾ ਬਾਰ ਬਾਰ ਕਹੀ ਜਾਂਦੇ ਕਹੋ ਜਿਸ ਬਿਦ ਭਇਓ ਬਿਰਤਾਂਤ ਹੈ ਮਰਦਾਨੇ ਜਿਸ ਤਰ੍ਹਾਂ ਪ੍ਰਸੰਗ ਹੋਇਆ ਉਸ ਰਹੀ ਤਾਂ ਸੱਚੋ ਸੱਚ ਮਤ ਦੁਰਮਲਾ ਛੰਦ ਉਰ ਡਰ ਮਰਦਾਨੇ ਵਚਨ ਵਿਖਾਨੇ ਡਰਦੇ ਵੇ ਡਰਦਿਆਂ ਡਰਦਿਆਂ ਮਰਦਾਨੇ ਨੇ ਫਿਰ ਵਚਨ ਕਹੇ ਸਤਿਗੁਰਾਂ ਨੂੰ ਕੇ ਚਿਤ ਨਰ ਇਉ ਬੈਨ ਕਹੈ ਮਹਾਰਾ ਸੁਲਤਾਨਪੁਰ ਦੇ ਵੀ ਨਿੰਦ ਕਿਲੇ ਹੋ ਕੇ ਇਹੋ ਜੇ ਵਚਨ ਕਹਿੰਦੇ ਆਪ ਜੀ ਇਹ ਡੂਮੰਗ ਤਾਹੀ ਭਾਜੋ ਕੁਰਾਹੀ ਕਹਿੰਦੇ ਉਹਦਾ ਮਰਾਸੀ ਹੈ ਜਿਹੜਾ ਕਹਿੰਦੇ ਕੁਰਾਹੀਆ ਬਣ ਗਿਆ ਨਹਿਰ ਬਾਬ ਕੋ ਦੇਣ ਚਾਹੈ ਇਸ ਕਰਕੇ ਜਿਹੜਾ ਰਬਾਬ ਮੈਨੂੰ ਦੇਣਾ ਨੀ ਚਾਹੁੰਦੇ ਵੀ ਇਹ ਤਾਂ ਉਹਦਾ ਮਰਾਸੀ ਹੈ ਜਿਹੜਾ ਕੁਰਾਹੀਆ ਘਰ ਬਾਰ ਛੱਡ ਕੇ ਸਾਧ ਬਣ ਗਏ ਦੁਰਮਤ ਭਰਮ ਭੂਲੇ ਜਸ ਪ੍ਰਤ ਕੂਲੇ ਮਹਾਰਾ ਖੋਟੀ ਮਤ ਵਿੱਚ ਤੇ ਭਰਮ ਵਿੱਚ ਭੁੱਲੇ ਪਏ ਆਪ ਜੀ ਜਸ ਤੋਂ ਉਲਟ ਹਨ ਜਸ ਨੀ ਕਰਦੇ ਨਿੰਦ ਦੇ ਸੱਠ ਮੁਖ ਤੇ ਨਿੰਦ ਬਖਾਨੇ ਇਹੋ ਜਿਹੇ ਮੂਰਖ ਹੈ ਮਹਾਰਾ ਮੁਖੋ ਆਪ ਜੀ ਦੀ ਨਿੰਦਿਆ ਕਰਦੇ ਹਾਂ ਮਨ ਇਹ ਚਾਹੋ ਰਸਿਓ ਲਿਆਵੋ ਮੈਂ ਤਾਂ ਮਨ ਵਿੱਚ ਇਉਂ ਚਾਹੁੰਦਾ ਸੀ ਵੀ ਰਬਾਬ ਜਿਹੜਾ ਰਸਿਆ ਹੋਵੇ ਨਾ ਜਿਹੜਾ ਕਿਸੇ ਕੁਝ ਸਮਾਂ ਬਜਾਇਆ ਹੋਵੇ ਸੁਰ ਹੋਇਆ ਹੋਵੇ ਬਜਦਾ ਉਹ ਲਿਆਵਾਂ ਸੋ ਪਾਏ ਨਗਰ ਖਜਾਨੇ ਨਗਰ ਸਜਾ ਕੇ ਟੁੰਡਿਆ ਮੈਂ ਪਾਇਆ ਨੀ ਮੈਨੂੰ ਮਿਲਿਆ ਨੀ ਸ੍ਰੀ ਗੁਰ ਗਤ ਦੈਨਾ ਸੁਨ ਕਰ ਬੈਨਾ ਗੁਰੂ ਮਹਾਰਾਜ ਜੀ ਜੋ ਮੁਕਤੀ ਦਾਤੇ ਹੈ ਮਰਦਾਨੇ ਤੋਂ ਬਚਨ ਸੁਣ ਕੇ ਝੱਖ ਮਾਰ ਦੁਸ਼ਟ ਗਵਾਰਾ ਮਹਾਰਾਜ ਕਹਿੰਦੇ ਮਰਦਾਨੇ ਜਿਹੜੇ ਦੁਸ਼ਟ ਗਵਾਰ ਹੁੰਦੇ ਉਹਨਾਂ ਦਾ ਸਵਾਈ ਹੁੰਦਾ ਝੱਖਾਂ ਮਾਰਦੇ ਹੁੰਦੇ ਇਹੋ ਜਿਹਾ ਪੁੱਠਾ ਸੁਧਾ ਬੋਲਦੇ ਉਹਨਾਂ ਨੂੰ ਆਰਤੀ ਪਈ ਹੁੰਦੀ ਹੈ ਉਹ ਰਹਿ ਨੀ ਸਕਦੇ ਹੁੰਦੇ ਲੱਜਤ ਮੁਖ ਹੋਵੇ ਜਨਮ ਬਿਗੋਵੇ ਹਾਂ ਕਹਿੰਦੇ ਇਸ ਤਰ੍ਹਾਂ ਸ਼ਰਮਸ਼ਾਰ ਮੂੰਹ ਵਾਲੇ ਅੱਗੇ ਹੁੰਦੇ ਹੈ ਆਪਣਾ ਮਨੁੱਖ ਜਨਮ ਨਿੰਦਿਆ ਬਦਨਾ ਕਰ ਕਰਕੇ ਗਵਾ ਲੈਂਦੇ ਦੁੱਖ ਪਾਵੇ ਜਮ ਦੁਆਰਾ ਮਰਦਾਨੇ ਨਿੰਦਕ ਜਮਾਂ ਦੇ ਦੁਆਰ ਜਾ ਕੇ ਫਿਰ ਦੁੱਖ ਹੀ ਪਾਉਂਦੇ ਛਤਰੀ ਖਾਂਦੇ ਜਿਸ ਨੂੰ ਉਹਨਾਂ ਨਿੰਦੇ ਭਣਦੇ ਉੱਥੇ ਪੈਂਦੀਆਂ ਉਹਨਾਂ ਦੇ ਤੂੰ ਕਰ ਨਿਜ ਕਾਜਾ ਤਜ ਨਰ ਲਾਜਾ ਨਿੰਦਕਾਂ ਦਾ ਖਹਿੜਾ ਛੱਡ ਤੂੰ ਆਪਣੇ ਰਬਾਬ ਲਿਆਉਣ ਦਾ ਕੰਮ ਕਰ ਤੇ ਉਹਨਾਂ ਦੀ ਲੱਜਿਆ ਛੱਡ ਬੋਲੀ ਜਾਣ ਭੌਂਕਦੇ ਭੌਂਕਦੇ ਰਹਿ ਜਾਵੋ ਨਗਰ ਬਹੋਰੀ ਸਾਡਾ ਵਚਨ ਮੰਨ ਕੇ ਮਰਦਾਨੇ ਰਬਾਬ ਲੈਣ ਵਾਸਤੇ ਫਿਰ ਦੁਬਾਰਾ ਚਲਿਆ ਜਾ ਪਿਖ ਸੁੰਦਰ ਆਨਾ ਸ਼ੰਕ ਨਠਾਨਾ ਹਾਂ ਵੇਖ ਕੇ ਸੋਹਣਾ ਰਵਾ ਲਿਆ ਕੋਈ ਸ਼ੰਕਾ ਨਾ ਕਰ ਸਭ ਕਰ ਹੋ ਡੂਮ ਘਰ ਟੋਰੀ ਨੇ ਇੱਥੇ ਮਰਾਸੀਆਂ ਦੇ ਘਰ ਹੈ ਸਾਰਿਆਂ ਨੂੰ ਢੂੰਡ ਸਾਰਿਆਂ ਤੋਂ ਲੱਭ ਕੇ ਲਿਆ ਤੂੰ ਦਵਈਆ ਛੰਦ ਪ੍ਰਭ ਜੀ ਡੂਮ ਮੰਦ ਮਤ ਇਹ ਪੁਰ ਮਰਦਾਨਾ ਬੋਲਿਆ ਹੇ ਪਰਮੇਸ਼ਰ ਰੂਪ ਰੂਪ ਇਹ ਸੁਲਤਾਨ ਜਿੰਨੇ ਮਰਾਸੀ ਰਹਿੰਦੇ ਸਭ ਭੈੜੀ ਮਤ ਵਾਲੇ ਹੀ ਹੈ ਮਾਮ ਕਹਿ ਕੇ ਨਹਿ ਨਾ ਜਾਣਿਓ ਮੇਰਾ ਕਿਹਾ ਹੋਇਆ ਤਾਂ ਕਿਸੇ ਨੇ ਚੰਗਾ ਜਾਣਿਆ ਹੀ ਨੀ ਬੈਸਨ ਦੇ ਨਾ ਕੀ ਸਨਮਾਨ ਨਾ ਮੈਨੂੰ ਬੈਠਣ ਦਿੰਦੇ ਨਾ ਮੇਰਾ ਕਿਸੇ ਨੇ ਜਾ ਕੇ ਸਨਮਾਨ ਕੀਤਾ ਹੁਣ ਤਾਂ ਕਿਨ ਰਬਾਬ ਨਹਿ ਆਨਿਓ ਕਿਸੇ ਨੇ ਆਪਣੇ ਘਰ ਵਿੱਚੋਂ ਰਬਾਬ ਲਿਆ ਕੇ ਮੈਨੂੰ ਦਿੱਤਾ ਹੀ ਨਹੀਂ ਕਿਸ ਦਿਸ਼ ਮੈਂ ਆਪ ਖੋਜਣ ਜਾਵਾਂ ਹੁਣ ਦੱਸੋ ਮਹਾਰਾਜ ਕਿਹੜੀ ਤਰ੍ਹਾਂ ਤਰਫ ਮਿਹਰਬਾਨ ਲੱਭਣ ਜਾਵਾਂ ਢੂੰਡਣ ਜਾਵਾਂ। ਕਹੋ ਬੁਝਾਏ ਸੁਆਮੀ, ਹੇ ਸੁਆਮੀ ਮਾਲਕ ਮੈਨੂੰ ਸਮਝਾ ਕੇ ਤੁਸੀਂ ਕਹਿ ਦਿਓ ਦੱਸ ਦਿਓ। ਤੁਮ ਤੋਂ ਤੀਨ ਲੋਕ ਕੀ ਸੁਧ ਹੈ, ਕਿਉਂਕਿ ਤੁਹਾਨੂੰ ਤਾਂ ਮਹਾਰਾਜ ਤਿੰਨਾਂ ਲੋਕਾਂ ਦੀ ਖਬਰ ਸਾਰ ਹੈ। ਘੱਟ ਘੱਟ ਅੰਤਰ ਜਾਮੀ, ਕੀ ਤੁਸੀਂ ਦਿਲਿਆਂ ਦਿਲਾਂ ਦੀਆਂ ਅੰਦਰਲੀਆਂ ਜਾਣਨ ਵਾਲੇ ਅੰਤਰ ਜਾਮੀ ਹੋ। ਔਰ ਮਹਿ ਨਹਿ ਜਾਵਹੁ ਮਰਦਾਨਾ, ਮਹਾਰਾਜ ਕਹਿੰਦੇ ਚੰਗਾ ਵੀ ਮਰਦਾਨੇ, ਹੁਣ ਤੂੰ ਸੁਲਤਾਨਪੁਰ ਵਿੱਚ ਤਾਂ ਨਾ ਜਾਈ। ਅਵਰ ਸਥਾਨ ਸਿਧਾਵੋ, ਕਹਿੰਦੇ ਹੋਰ ਕਿਸੇ ਥਾਂ ਨੂੰ ਤੂੰ ਚਲਾ ਜਾ। ਜਿਹ ਦਿਸ਼ ਜੰਗਲ ਗ੍ਰਾਮ ਏਕ ਹੈ, ਕਹਿੰਦੇ ਜਿੱਧਰਾ ਜੰਗਲ ਦਾ ਇਲਾਕਾ ਹੈ ਉੱਧਰ ਇੱਕ ਪਿੰਡ ਹੈਗਾ, ਉਹਦਾ ਨਾਂ ਸ਼ਹਿਰ ਦਾ ਪਿੰਡ ਦਾ ਨਾਂ ਫੇਰੂ ਹੈ। ਜਾਏ ਖੋਜ ਤੁਮ ਪਾਵੋ, ਉੱਥੇ ਕਹਿੰਦੇ ਉਹ ਫੇਰੂ ਸ਼ਹਿਰ ਵਿੱਚ ਜਾ ਕੇ ਤੂੰ ਢੂੰਡਣਾ ਪਾ। ਜੁਗ ਸਰਤਾ ਮਦ ਤਾਂ ਕੋ ਜਾਨ ਹੋ, ਕਹਿੰਦੇ ਉਹ ਜਿਹੜਾ ਫੇਰੂ ਸ਼ਹਿਰ ਹੈ ਉਹ ਦੋ ਨਦੀਆਂ ਦੇ ਵਿਚਾਲੇ ਵਸਦਾ ਹੈ। ਰਾਹਕ ਕੋਸੋ ਗਾਉਂ, ਉਹ ਜਿਹੜਾ ਫੇਰੂ ਪਿੰਡ ਹੈ ਉਹ ਸਾਰੇ ਜ਼ਿਮੀਦਾਰਾਂ ਲਈ ਹੈ। ਨਾਮ ਫਿਰੰਦਾ ਤਾਂ ਰਬਾਬੀ, ਫੇਰੂ ਨਗਰ ਦੇ ਵਿੱਚ ਕਹਿੰਦੇ ਇੱਕ ਰਬਾਬੀ ਦਾ ਨਾਮ ਜਿਹਦਾ ਫਿਰੰਦਾ ਹੈ। ਜਾਏ ਸਬੂ ਜੋਹ ਨਾਉਂ, ਉਹ ਵੀ ਉਹ ਫੇਰੂ ਨਗਰ ਵਿੱਚ ਜਾ ਕੇ ਫਿਰੰਦਾ ਨਾਮ ਪੁੱਛ ਲਾ, ਉਹਦੇ ਕੋਲ ਰਬਾਬ ਹੈ ਤੈਨੂੰ ਦੇ ਦੇਵੇਗਾ। ਖੋਜਤ ਪਾਵਹ ਜਾਚਹ ਤਾਂ ਹੀ, ਇਸ ਤਰ੍ਹਾਂ ਕਹਿੰਦੇ ਫੇਰੂ ਨਗਰ ਵਿੱਚ ਜਾ ਕੇ ਖੋਜਣਾ ਪਾ ਤੇ ਜਦੋਂ ਲੱਭ ਜਾਏ ਉਹਦੇ ਕੋਲੋਂ ਮੰਗ ਲਈ। ਨਹਿ ਦੇਵਹਿ ਜੇ ਤੁਮ ਕੋ, ਜੇ ਭਲਾ ਫਿਰੰਦਾ ਤੈਨੂੰ ਰਬਾਬ ਨਾਨਾ ਨਾ ਦੇਵੇ। ਨਾਨਕ ਭੇਜਿਓ ਨਿਕਟ ਤੁਹਾਰੇ, ਫੇਰ ਵੀ ਸਾਡਾ ਨਾਮ ਲੈ ਲੈਣਾ ਵੀ ਹੈ ਵੀ ਫਿਰੰਦੇ ਤੈਨੂੰ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਤੇਰੇ ਕੋਲ ਭੇਜਿਆ ਹੈ। ਲੀਜੈ ਆਖੇ ਹਮ ਕੋ, ਸਾਡਾ ਨਾਮ ਤੂੰ ਲੈ ਲੈਣਾ ਉਹ ਫਿਰੰਦੇ ਕੋਲੇ ਉਹ ਤੈਨੂੰ ਦੇ ਦੇਵੇਗਾ। ਕਹਿ ਮਰਦਾਨਾ ਸੁਣਿਓ ਪ੍ਰਭੂ ਜੀ, ਉਸ ਵੇਲੇ ਮਰਦਾਨਾ ਕਹਿਣ ਲੱਗਿਆ ਹੈ ਪਰਮੇਸ਼ਰ ਸਤਿਗੁਰੂ ਸੁਣੋ ਜੀ, ਮੋਲ ਹੋਏ ਜੇ ਪਾਸੂ, ਮੇਰੇ ਕੋਲ ਮਾਰਾ ਲੈਣ ਵਾਸਤੇ ਮੁੱਲ ਰੁਪਈਏ ਹੋਣਗੇ, ਤਹ ਦੇ ਕਰ ਹਾਂ ਲੈ ਸੋ ਆਵਾਂ। ਫਿਰ ਉੱਥੇ ਰੁਪਈਏ ਜੇ ਦੇ ਕੇ ਮੁੱਲ ਦੇ ਤੇ ਮਿਹਰਬਾਨ ਲੈ ਆਵਾਂਗਾ ਉਸ ਕੋਲ। ਪੁਣ ਨਾ ਜਾਓ ਸੁਖ ਰਾਸੂ, ਸੁਖਾਂ ਦੇ ਰਾਜੇ ਫਿਰ ਮੈਂ ਦੂਜੀ ਵਾਰ ਨਾ ਜਾਣਾ ਪਊਗਾ, ਜੇ ਪੀ ਕੌਣ ਦਿੱਤੇ ਤੇ ਮਿਹਰਬਾਨ ਲੈ ਆਵਾਂ। ਦੋਹਰਾ ਜਾਹੋ ਸੁਸਾ ਕੇ ਪਾਸ ਤੇ, ਮਹਾਰਾਜ ਕਹਿੰਦੇ ਵੀ ਜੇ ਰੁਪਈਏ ਲੈਣੇ ਆ ਸਾਡੀ ਭੈਣ ਦੇ ਘਰ ਦੇ ਵਿੱਚ ਲਾ ਜਾ। ਕੀਮਤ ਜਿਤਨੀ ਹੋਏ, ਜਿੰਨੀ ਕਰਬਾਬ ਦੀ ਕਹਿੰਦੇ ਕੀਮਤ ਹੁੰਦੀ ਮੁੱਲ ਹੁੰਦਾ ਉਹਨਾਂ ਲੈ ਲਾ ਉਸ ਤੋਂ। ਸੋ ਲੈ ਕਰ ਗਵਨਾ ਅਬ ਹੈ, ਵੀ ਮਰਦਾਨੇ ਲੈ ਕੇ ਹੁਣੇ ਚਲੇ ਆ ਜਾ। ਨਿਜ ਬਿਲੰਬ ਸਭ ਖੋਏ, ਆਪਣੇ ਵੱਲੋਂ ਸਾਰੀ ਜਿਹੜੀ ਦੇਰੀ ਗੁਆ ਕੇ ਦੇਰੀ ਛੱਡ ਕੇ, ਦਵਈਆ ਛੰਦ ਮਰਦਾਨਾ ਤਤਕਾਲ ਸਿਧਾਇਓ। ਉਸ ਵੇਲੇ ਮਹਾਰਾਜ ਤੋਂ ਸੁਣ ਕੇ ਮਰਦਾਨਾ ਬੜੀ ਛੇਤੀ ਚੱਲਿਆ, ਗਯੋ ਨਾਨਕੀ ਧੰਮ, ਜਿੱਥੇ ਭੈਣ ਨਾਨਕੀ ਜੀ ਦਾ ਘਰ ਸੀ ਉੱਥੇ ਚੱਲਿਆ ਹੈ। ਕਹਿਓ ਨਗਰ ਸਭ ਖੋਜਿਓ ਹਾਂ, ਭੈਣ ਨੂੰ ਕਿਹਾ ਵੀ ਹੈ ਨਾਨਕੀ ਸਾਰਾ ਸੁਲਤਾਨਪੁਰ ਵਿੱਚ ਮੈਂ ਰਬਾਬ ਖੋਜਿਆ ਢੂੰਡਿਆ ਹੈ। ਨਹਿ ਰਬਾਬ ਅਬਰਾਮਾ, ਇੱਥੇ ਸ਼ਹਿਰ ਨਗਰ ਦੇ ਵੀ ਸੋਹਣਾ ਕੋਈ ਰਬਾਬ ਹੈ ਨਹੀਂ। ਭੇਜਤ ਆਨ ਗ੍ਰਾਮ ਅਬ ਪ੍ਰਭ ਜੀ, ਨਾਨਕੀ ਜੀ ਹੁਣ ਗੁਰੂ ਨਾਨਕ ਸਾਹਿਬ ਕਿਸੇ ਹੋਰ ਪਿੰਡ ਵਿੱਚ ਮੈਨੂੰ ਭੇਜ ਰਹੇ, ਮੁੱਲ ਲੈਣ ਹਾਂ ਆਇਓ। ਇਸ ਕਰਕੇ ਤੁਹਾਡੇ ਕੋਲੋਂ ਰਬਾਬ ਦਾ ਮੈਂ ਮੁੱਲ ਲੈਣਾ ਰੁਪਈਏ ਲੈਣਾ ਆ। ਸਪਤ ਰਜਤ ਭਾਣ ਜਾਚ ਲਏ ਜਬ, ਮਰਦਾਨੇ ਨੇ ਕਿਹਾ ਵੀ ਸੱਤ ਕੁ ਰੁਪਈਏ ਬਹੁਤ ਹੈ, ਮੰਗ ਕੇ ਉਹ ਲੈ ਲਏ। ਤੂਰਨ ਤਹਿ ਤੇ ਧਾਇਓ, ਉੱਥੋਂ ਰੁਪਈਏ ਲੈ ਕੇ ਛੇਤੀ ਦੌੜਿਆ ਹੈ। ਤ੍ਰੈ ਬਾਸੁਰ ਤਹਿ ਪਹੁੰਚਿਓ ਜਾਈ, ਇਸ ਤਰ੍ਹਾਂ ਤਿੰਨ ਕੁ ਦਿਨਾਂ ਵਿੱਚ ਜਾ ਕੇ ਉਹ ਫੇਰੂ ਨਗਰ ਜਾ ਪਹੁੰਚਿਆ। ਖੋਜਤ ਬੂਜਤ ਨਰਕੋ, ਉੱਥੇ ਜਿਹੜੇ ਕੋਈ ਲੋਕ ਉਹਨਾਂ ਨੂੰ ਕਹਿੰਦੇ ਉਹ ਪੁੱਛ ਪੁੱਛ ਕੇ ਢੂੰਡਦਾ ਵੀ ਫਰੰਦਾ ਨੂੰ ਮੈਂ ਮਿਲਣਾ ਹੈ। ਜੁਗ ਬਾਸੁਰ ਤਹਿ ਖੋਜਤ ਫੇਰਿਓ, ਦੋ ਦਿਨ ਤੱਕ ਮਰਦਾਨਾ ਕਹਿੰਦੇ ਉਹ ਫਰੰਦੇ ਨੂੰ ਲੱਭਦਾ ਫਿਰਦਾ ਰਿਹਾ। ਕੋ ਨਾ ਬਤਾਵੇ ਘਰ ਕੋ, ਕੋਈ ਉਹ ਫਰੰਦੇ ਦਾ ਘਰ ਦੱਸਦਾ ਹੀ ਨਹੀਂ ਹੈ। ਸ੍ਰਮ ਸੋ ਵਿਆਕੁਲ ਭਇਓ ਉਦਾਸੂ, ਉਸ ਵੇਲੇ ਮਰਦਾਨਾ ਇੱਕ ਤਾਂ ਥੱਕ ਗਿਆ ਤੇ ਕਿਵੇਂ ਨਾਲ ਬੜਾ ਵਿਆਕੁਲ ਜਿਹਾ ਹੋ ਗਿਆ ਹਿਰਦੇ ਚ। ਹਟ ਆਵਨ ਕੋ ਤਿਆਰੀ। ਸਵੇਰੇ ਵੀ ਚੱਲੀਏ, ਹੁਣ ਆਪਾਂ ਗੁਮਾਰਾ ਕੋਲ ਮੁੜ ਕੇ ਆਉਣ ਲਈ ਤਿਆਰ ਜਾ ਹੋਇਆ ਹੀ ਹੈ। ਬੈਸਤ ਭਇਓ ਮਹੀਰਹੁ ਛਾਹੀ। ਬਾਰ ਬਾਰ ਜਾ ਆ ਕੇ ਨਾ ਪਿੰਡ ਤਾਂ ਤੇ ਇੱਕ ਬਿਰਸ਼ ਦੇ ਹੇਠ ਬੈਠ ਗਿਆ ਹੈ। ਫਿਕਰ ਵੰਦ ਹੋਏ ਭਾਰੀ। ਸਾਹ ਕਹਿੰਦੇ ਫਿਕਰ ਵਾਲਾ ਚਿੰਤਾ ਵਾਲਾ ਹੋ ਕੇ, ਕੌਣ ਨਾਮ ਕਿਤ ਤੇ ਤੁਮ ਆਇਓ। ਇੱਕ ਪੁਰਸ਼ ਕੋਈ ਆਇਆ, ਕਹਿੰਦੇ ਵੀ ਤੇਰਾ ਨਾਮ ਕੀ ਹੈ, ਤੂੰ ਕਿਹੜੇ ਸ਼ਹਿਰ ਤੋਂ ਆਇਆ ਬਈ। ਪੂਜਿਓ ਇੱਕ ਨਰ ਆਈ। ਇੱਕ ਪੁਰਸ਼ ਨੇ ਆ ਕੇ ਇਸ ਭਾਈ ਮਰਦਾਨੇ ਤੋਂ ਪੁੱਛ ਲਿਆ ਵੀ ਕੀ ਨਾਂ ਹੈ, ਤੂੰ ਕਿੱਥੋਂ ਆਇਆ ਬਈ। ਖੋਜਤ ਹੋ ਕਿਹੇ ਕੋ ਕਿਆ ਕਾਜਾ, ਕਿਹਨੂੰ ਤੂੰ ਲੱਭਦਾ ਹੈ, ਤੇਰਾ ਕੰਮ ਭਲਾ ਕੀ ਹੈ। ਹਮ ਕੋ ਦੇਹੁ ਸੁਣਾਈ। ਹੈ ਵੀ ਮੈਂ ਪੁਰਸ਼ਾ, ਤੂੰ ਮੈਨੂੰ ਸੁਣਾ ਦੇ। ਚਿੰਤਾ ਤੁਰ ਆਤਸ਼ ਚਿਤ ਮਾਹੀ। ਬਾਕੀ ਬਈ ਤੇਰਾ ਜਿਹੜਾ ਚਿੱਤ ਹੈ ਬਹੁਤ ਹੀ ਕਹਿੰਦੇ ਬਹੁਤ ਵਿਆਕਲ ਹੋਇਆ, ਘਬਰਾਇਆ ਹੋਇਆ। ਤੀਸਤ ਤੋਂ ਹਿੱਲ ਲਾਰਾ। ਤੇਰਾ ਜਿਹੜਾ ਮੱਥਾ ਹੈ ਬੜਾ ਐਸਾ ਦਿਸ ਰਿਹਾ ਵੀ ਤੇਰੇ ਚਿੱਤ ਵਿੱਚ ਬਹੁਤ ਚਿੰਤਾ, ਉਹਦੇ ਨਾਲ ਤੂੰ ਵਿਆਕਲ ਹੋਇਆ ਪਿਆ। ਕਰੋ ਮਨੋਰਥ ਆਪਣਾ ਪ੍ਰਗਟੇ। ਵੀ ਬਿਰਸ਼ੇਰ ਬੈਠਣ ਵਾਲੇ ਆਪਣੇ ਮਨ ਦਾ ਫੁਰਨਾ ਮੈਨੂੰ ਖੋਲ ਕੇ ਦੱਸ। ਪੁਨ ਜਿਹ ਥਾਨ ਅਗਾਰਾ। ਫਿਰ ਜਿੱਥੇ ਤੇਰੇ ਘਰ ਹੈਗੇ ਉਹ ਵੀ ਦੱਸ ਦੇ ਵੀ ਕਿੱਥੋਂ ਆਇਆ ਹੈ। ਦੋਹਰਾ ਮਰਦਾਨੇ ਉਰ ਧ੍ਰਿਤ ਪਈ। ਇਹੋ ਜਿਹੇ ਕੋਮਲ ਬਚਨ ਸੁਣ ਕੇ ਮਰਦਾਨੇ ਦੇ ਹਿਰਦੇ ਵਿੱਚ ਧੀਰਜ ਹੋਇਆ ਹੀ। ਬਚਨ ਸੁਨੇ ਮ੍ਰਿਦ ਸਾਰ। ਪੁਰਸ਼ ਦੇ ਬੜੇ ਸੱਚੇ ਤੇ ਕੋਮਲ ਬਚਨ ਸੇਸ਼ ਸੁਣੇ। ਹਰਖ ਮਾਨ ਹੋਏ ਕਰ ਤਬੈ। ਉਸੇ ਵੇਲੇ ਬਹੁਤ ਹੀ ਪ੍ਰਸੰਨਤਾ ਸਹਿਤ ਹੋ ਕੇ ਉਚਰੇ ਬਚਨ ਉਚਾਰ। ਇਸ ਤਰ੍ਹਾਂ ਕਹਿੰਦੇ ਮਰਦਾਨੇ ਨੇ ਬਚਨ ਕਹੇ ਉਸ ਨੂੰ। ਦਵਈਆ ਛੰਦ ਵਤਨ ਰਾਏ ਭੋਏ ਤਲਵੰਡੀ। ਕਹਿੰਦੇ ਵੀ ਪੁਰਸ਼ਾ, ਮੇਰੇ ਜਿਹੜੇ ਘਰ ਹੈ ਉਹ ਤਾਂ ਰਾਏ ਭੋਏ ਦੀ ਤਲਵੰਡੀ ਵਿੱਚ ਹੈ। ਨਾਮ ਜਾਨ ਮਰਦਾਨਾ। ਮੇਰਾ ਨਾਮ ਵੀ ਪੁਰਸ਼ਾ ਭਾਈ ਮਰਦਾਨਾ ਕਰਕੇ ਜਾਣ ਲਾ। ਇੱਕ ਫਿਰੰਦਾ ਆਹ ਰਬਾਬੀ। ਇਸ ਪਿੰਡ ਵਿੱਚ ਇੱਕ ਫਿਰੰਦਾ ਨਾਮ ਦਾ ਰਬਾਬੀ ਹੈਗਾ। ਖੋਜੋ ਤਿਸ ਹੈ ਸੁਜਾਨਾ। ਉਸ ਸਿਆਣੇ ਨੂੰ ਮੈਂ ਕਹਿੰਦੇ ਲੱਭ ਰਿਹਾ ਜਾਂ ਹੇ ਸਿਆਣੇ ਪੁਰਸ਼ਾ, ਮੈਂ ਉਸ ਫਿਰੰਦੇ ਨੂੰ ਲੱਭ ਰਿਹਾ। ਨਾਨਕ ਬੇਦੀ ਭੇਜਿਓ ਤੇ ਟਿਗ। ਬੇਦੀਆਂ ਬੰਸ ਦੀ ਬੰਸ ਵਿੱਚੋਂ ਗੁਰੂ ਨਾਨਕ ਸਾਹਿਬ ਹੈ, ਉਹਨਾਂ ਨੇ ਫਿਰੰਦੇ ਨਾਮ ਦੇ ਰਬਾਬੀ ਕੋਲ ਮੈਨੂੰ ਮਰਦਾਨੇ ਨੂੰ ਭੇਜਿਆ। ਲੈਣ ਰਬਾਬ ਰਜਾਈ। ਮੈਂ ਕਹਿੰਦੇ ਉਹਨਾਂ ਦੀ ਆਗਿਆ ਹੈ, ਉਹਨਾਂ ਦੀ ਆਗਿਆ ਨਾਲ ਲਵਾ ਲੈਣ ਵਾਸਤੇ ਆਇਆ। ਖੋਜਿਓ ਸੋ ਬਹੁ ਹਾਥ ਨ ਆਵੇ। ਇਹ ਪੁਰਸ਼ਾ ਇਹ ਪਿੰਡ ਵਿੱਚ ਬੜਾ ਲੱਭਿਆ, ਫਰੰਦਾ ਨਾਮ ਦਾ ਪੁਰਸ਼ ਹਾਥੀ ਨੀ ਆਉਂਦਾ, ਮਿਲਦਾ ਹੀ ਨੀ ਮੈਂ। ਜਾਂ ਤੇ ਮਨ ਬੇਕੁਲਾਈ। ਇਸ ਕਰਕੇ ਦੋ ਦਿਨ ਫਿਰਦਿਆਂ ਹੋ ਗਿਆ, ਮਨ ਹੁਣ ਵਿਆਕਲ ਹੋਇਆ ਹੈ ਵੀ ਕੀ ਕਰੀਏ। ਨਾਮ ਫਿਰੰਦਾ ਹਮਰਾ ਜਾਨ ਸੁਣ ਕਹਿਣ ਲੱਗਿਆ, ਮਰਦਾਨਿਆ ਫਰੰਦਾ ਨਾਮ ਤਾਂ ਫਿਰ ਮੇਰਾ ਹੀ ਹੈ। ਪਠਵਿਓ ਤੂੰ ਮੁਝ ਪਾਸਾ। ਵੀ ਮੈਨੂੰ ਹੀ ਮੇਰੇ ਕੋਲ ਹੀ ਤੈਨੂੰ ਵੀ ਮਰਦਾਨਿਆ ਸਤਿਗੁਰਾਂ ਨੇ ਭੇਜਿਆ। ਲੈ ਰਬਾਬ ਜਾਵਹੁ ਅਬ ਤੈਂ ਕੋ। ਕਹਿੰਦੇ ਮੇਰੇ ਕੋਲੋਂ ਰਬਾਬ ਲੈ ਕੇ ਤੂੰ ਉੱਥੇ ਚਲਾ ਜਾ। ਜਹ ਹੈ ਮਾਇਆ ਆਵਾਸਾ। ਜਿੱਥੇ ਮਿਹਰ ਦੇ ਘਰ ਮਹਾਰਾਜ ਬੈਠੇ ਭਵ ਸਾਗਰ ਤੇ ਨਰ ਬਹੁ ਤਾਰਨ। ਆਹੋ ਬਈ ਗੁਰੂ ਨਾਨਕ ਸਾਹਿਬ ਸੰਸਾਰ ਸੁੰਦਰ ਤੋਂ ਬਹੁਤੇ ਲੋਕਾਂ ਨੂੰ ਧਾਰਨ ਵਾਸਤੇ ਧਾਰਿਓ ਸੁਤੈ ਸਰੂਪਾ। ਉਹ ਤਾਂ ਆਪਣੇ ਸੁਤੇ ਸਿੱਧ ਆਪਣੀ ਮੌਜ ਵਿੱਚ ਹੀ ਉਹਨਾਂ ਨੇ ਸਰੂਪਾਰ ਧਾਰਿਆ ਹੋਇਆ। ਅਸਬਿਦ ਬਦਨਹਿ ਬਦਕਾਰ ਆਨਿਓ। ਇਸ ਤਰ੍ਹਾਂ ਨੇ ਮੁੱਖੋਂ ਮਹਾਰਾਜ ਦੇ ਮਹਿਮਾ ਦੇ ਬਚਨ ਕਹਿ ਕੇ ਸੋਹਣਾ ਰਬਾਬ ਫਿਰੰਦਾ ਲੈ ਆਇਆ। ਸੁਭਗ ਰਬਾਬ ਅਨੂਪਾ। ਸੋਹਣਾ ਰਬਾਬ ਅਨੂਪਮ ਹੀ ਅਨੋਖਾ ਹੀ ਹੈ। ਦੋਹਰਾ ਉਰ ਅਚਰਜ ਹੋਇ ਹਰਖ ਕਰ। ਮਰਦਾਨਾ ਹਿਰਦੇ ਵਿੱਚ ਕਹਿੰਦੇ ਅਸ਼ਰਜਾ ਹੋ ਕੇ ਤੇ ਖੁਸ਼ੀ ਕਰਕੇ ਮਰਦਾਨੇ ਤੇ ਹਕਾਲ ਸਮੇਂ ਮਰਦਾਨੇ ਨੇ ਕਿਤ ਤੇ ਲੀਨ ਨਿਕਾਸ ਇਹ ਫਰੰਦੇ ਨੇ ਕਿੱਥੋਂ ਰਬਾਬ ਜਾ ਕੱਢ ਲਿਆ ਹੋਣੇ। ਨਹਿ ਜਾਨੀ ਤੇ ਹਕਾਲ ਉਹਦੀ ਜਿਹੜੀ ਕਹਿੰਦੇ ਜਾਨੀ ਨਹਿ ਜਾਨੀ ਤੇ ਚਾਲ ਚਾਲ ਉਹਦੀ ਜਿਹੜੀ ਰੀਤੀ ਆ ਉਹਦੀ ਗਤੀ ਜਾਣੀ ਨੀ ਵੀ ਹੁਣ ਤਾਂ ਕੁਝ ਹੈ ਨੀ ਸੀ, ਹੁਣੇ ਹੀ ਰਬਾਬ ਜਿਹਾ ਨੇ ਇੱਥੋਂ ਕੱਢ ਲਿਆ। ਦਵਈਆ ਚਾਂਦਾ ਅਦਭੁਤ ਦੇਖਤ ਹੀ ਬਿਸਮਾਦਿਓ। ਆਸ਼ਚਰਜ ਤਰ੍ਹਾਂ ਦਾ ਜਿਹੜਾ ਰਬਾਬ ਦੇਖ ਕੇ ਮਰਦਾਨਾ ਤਾਂ ਹੈਰਾਨ ਜਾ ਹੋ ਗਿਆ, ਹੱਕਾ ਬੱਕਾ ਜਾ ਹੋ ਗਿਆ। ਕਹੋ ਮੋਲ ਇਹੋ ਜੋ। ਫਿਰ ਕਹਿਣ ਲੱਗਿਆ ਵੀ ਫਰੰਦੇ, ਰਬਾਬ ਦਾ ਜਿਹੜਾ ਮੁੱਲ ਆ ਉਹ ਵੀ ਮੈਨੂੰ ਦੱਸ ਦੇ। ਇਸ ਕੀ ਸਮਕੋ ਔਰ ਨਾ ਪੇਖਿਓ। ਮੈਂ ਕਹਿੰਦੇ ਇਹਦੇ ਬਰਾਬਰ ਦਾ ਤਾਂ ਰਬਾਬ ਕੋਈ ਹੁਣ ਤੱਕ ਦੇਖਿਆ ਹੀ ਨਹੀਂ। ਲੇਹੋ ਮੋਲ ਕਹਿ ਸੋ। ਐਵੇਂ ਫਰੰਦੇ ਜਿਹੜਾ ਇਹਦਾ ਮੁੱਲ ਹੈ ਉਹ ਕਹਿ ਕੇ ਮੇਰੇ ਕੋਲੋਂ ਲੈ ਲਾ। ਨਹੀਂ ਮੋਲ ਇਸ ਕੋ ਤੁਮ ਪਾਹੀ। ਉਹ ਮਰਦਾਨੇ ਨੂੰ ਕਹਿਣ ਲੱਗਾ ਫਰੰਦਾ ਵੀ ਤੇਰੇ ਕੋਲ ਇਸ ਰਬਾਬ ਦਾ ਮੁੱਲ ਹੈ ਨਹੀਂ ਹੈ। ਐਸੇ ਕਹਿਤ ਫਿਰੰਦਾ। ਇਸ ਤਰ੍ਹਾਂ ਫਰੰਦਾ ਰਬਾਬੀ ਕਹਿ ਰਿਹਾ ਮਰਦਾਨੇ ਨੂੰ। ਪੁਨ ਹਮਨੈ ਲੈਨੋ ਭੀ ਨਾਹੀ। ਬਾਕੀ ਵੀ ਮਰਦਾਨਿਆਂ ਇਹ ਰਬਾਬ ਦਾ ਅਸੀਂ ਮੁੱਲ ਲੈਣਾ ਵੀ ਹੈ ਨਹੀਂ। ਸ੍ਰੀ ਅਵਤਾਰ ਮੁਕੰਦਾ। ਕਿਉਂਕਿ ਜਿਹੜੇ ਗੁਰੂ ਨਾਨਕ ਸਾਹਿਬ ਉਹ ਪਰਮੇਸ਼ਰ ਜਿਹੜਾ ਮੁਕਤੀ ਦਾਤਾ ਉਹਦਾ ਅਵਤਾਰ ਹੈ। ਮਰਦਾਨਾ ਮਨ ਹੋਏ ਹੈਰਾਨਾ। ਮਰਦਾਨਾ ਸੁਣ ਕੇ ਉਹਦੀਆਂ ਗੱਲਾਂ ਮਨ ਵਿੱਚ ਚਰਜ ਹੁੰਦਾ ਹੈ। ਬੂਜਤ ਤੇ ਪ੍ਰਤ ਐਸੇ। ਫਿਰ ਉਹ ਫਰੰਦੇ ਦੇ ਤਾਂ ਇਸ ਤਰ੍ਹਾਂ ਪੁੱਛਦਾ ਹੈ ਇਹ ਰਬਾਬ ਤੁਮ ਕਿਤ ਬਿਦ ਦਿਨ। ਇਹ ਜਿਹੜਾ ਰਬਾਬ ਮੁਕਤੀ ਹੈ ਤੂੰ ਗੁਰੂ ਨਾਨਕ ਸਾਹਿਬ ਨੂੰ ਕਿਸ ਤਰ੍ਹਾਂ ਦੇ ਰਿਹਾ ਹੈ। ਮੋਲ ਨ ਲੈ ਹੋ ਕੈਸੇ। ਐਸਾ ਵਧੀਆ ਰਬਾਬ ਹੈ ਫਿਰ ਇਹਦੇ ਰੁਪਈਏ ਨੀ ਤੂੰ ਲੈਣਾ ਹੈ। ਸਭ ਬਿਰ ਤਾਂਤ ਪਨੀ ਜੈ ਆਪਣਾ। ਆਪਣਾ ਵੀ ਫਰੰਦਿਆ ਪ੍ਰਸੰਗ ਮੈਨੂੰ ਸਾਰਾ ਕਹਿ ਦੇ ਦੱਸ ਦੇ। ਖੋ ਬਹ ਸੰਸੈ ਹਮਰਾ। ਮੇਰੇ ਮਨ ਵਿੱਚ ਤਾਂ ਬੜਾ ਸੰਸਾ ਹੋਇਆ ਹੈ ਉਹ ਸਾਰਾ ਦੂਰ ਕਰ ਦੇ। ਸ਼ੁਭ ਸੁਭਾਏ ਸ਼ੁਭ ਵੇਖ ਮਧੁਰ ਬਾਜੇ। ਇੱਕ ਤਾਂ ਤੇਰਾ ਬੜਾ ਸੁਭਾਅ ਬੜਾ ਚੰਗਾ ਹੈ, ਤੇਰਾ ਲਿਬਾਸ ਬੜਾ ਵਧੀਆ ਹੈ। ਭੇਦ ਨਾ ਜਾਣਿਓ ਤੁਮਰਾ। ਮੈਂ ਤਾਂ ਵੀ ਤੇਰਾ ਭੇਦ ਨੀ ਜਾਣ ਸਕਿਆ ਵੀ ਇਹੋ ਜਿਹਾ ਤੂੰ ਚਰਜ ਜਾ ਸੋਹਣਾ ਸੁਨੱਖਾ ਕਿੱਥੋਂ ਆ ਗਿਆ ਪਈ। ਭੰਤ ਫਿਰੰਦਾ ਅੰਮ੍ਰਿਤ ਮੰਡਲ ਕੋ। ਉਸ ਵੇਲੇ ਉਹ ਫਿਰੰਦਾ ਕਹਿਣ ਲੱਗਿਆ ਹੈ ਮਰਦਾਨੇ ਜਿਹੜਾ ਆ ਮਾਤ ਲੋਕ ਆ ਦੁਨੀਆਂ ਹੈ ਇਹ ਰਬਾਬ ਨਹਿ ਲਖੀਏ। ਕਹਿੰਦੇ ਨਾ ਇੱਥੋਂ ਦਾ ਰਬਾਬ ਹੈ ਇਸ ਲੋਕ ਦਾ ਤੇ ਨਾ ਹੀ ਮੈਂ ਇਸ ਲੋਕ ਦਾ ਬੰਦਾ। ਅਨਤ ਅਗਰ ਕੋ ਨਹੀਂ ਬਜਾਵੋ। ਬਾਕੀ ਵੀ ਇਹ ਜਿਹੜਾ ਰਬਾਬ ਮੈਂ ਤੈਨੂੰ ਦਿੱਤਾ ਹੈ ਨਾ ਕਹਿੰਦੇ ਗੁਰੂ ਨਾਨਕ ਤੋਂ ਬਗੈਰ ਤੂੰ ਹੋਰ ਦੇ ਕੋਲ ਬੈਠ ਕੇ ਨੂੰ ਇਹਨੂੰ ਬਜਾਉਣਾ। ਸ੍ਰੀ ਨਾਨਕ ਜਹਿ ਪਿਖੀਏ। ਜਿੱਥੇ ਗੁਰੂ ਨਾਨਕ ਬੈਠੇ ਹੋਣ ਉੱਥੇ ਭਾਵੇਂ ਸਾਰੀ ਜ਼ਿੰਦਗੀ ਬਜਾਈ ਚੱਲੀ। ਤਹਾਂ ਬਜਾਵੋ ਚੱਲ ਮਰਦਾਨਾ। ਚੱਲ ਵੀ ਮਰਦਾਨੇ ਮੈਂ ਵੀ ਨਾਲ ਚੱਲਦਾ ਤੇ ਮਹਾਰਾਜ ਦੀ ਹਜ਼ੂਰੀ ਵੀ ਚੱਲ ਕੇ ਤੂੰ ਰਬਾਬ ਬਜਾ। ਸੰਗ ਚੱਲੋ ਮੈਂ ਤੇਰੇ। ਇਹ ਦਰਸ਼ਨ ਕਰਨ ਵਾਸਤੇ ਤੇਰੇ ਨਾਲ ਹੀ ਚੱਲਦਾ ਹਾਂ। ਪਾਦ ਪਦਮ ਕੋ ਦਰਸ਼ਨ ਕਰ। ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦੇ ਦਰਸ਼ਨ ਕਰ ਲਵਾਂ। ਹਿਰਦੇ ਲਾਲਸਾ ਮੋਰੇ। ਮੇਰੇ ਹਿਰਦੇ ਵਿੱਚ ਵੀ ਮੈਂ ਵੀ ਦਰਸ਼ਨ ਕਰ ਲਵਾਂ ਸਤਿਗੁਰਾਂ ਦੇ। ਜੁਗਲ ਚੱਲੇ ਉਰ ਹਰਖ ਵਿਸਾਲਾ। ਦੋਵੇਂ ਚੱਲ ਪਏ ਹਿਰਦੇ ਵਿੱਚ ਬਹੁਤ ਪ੍ਰਸੰਨਤਾ ਹੈ। ਪਹੁੰਚੇ ਜਹਾਂ ਕਿਰਪਾਲਾ। ਉੱਥੇ ਜੰਗਲ ਵੀ ਦਿਆਲੂ ਕਿਰਪਾਲੂ ਸਤਿਗੁਰੂ ਉੱਥੇ ਜਾ ਪਹੁੰਚੇ। ਪਦ ਅਰਬਿੰਦ ਆਨੰਦ ਕੰਦ ਕੇ। ਹਾਂ ਜੋ ਮੁਕਤੀ ਦਾਤੇ ਹੈ ਮੁਕਤੀ ਦੇ ਕਦਲ ਹਨ ਉਹਨਾਂ ਦੇ ਚਰਨਾਂ ਕਮਲਾਂ ਤੇ। ਪਰਸੇ ਧਰ ਕਰ ਭਾਲਾ। ਇਹ ਫਰੰਦੇ ਨੇ ਮੱਥਾ ਰੱਖ ਕੇ ਚਰਨਾਂ ਨੂੰ ਛੋਇਆ। ਨੌਵੇਂ ਦਿਨ ਆਇਓ ਮਰਦਾਨਾ। ਹੁਣ ਮਰਦਾਨਾ ਨੌ ਦਿਨਾਂ ਤੋਂ ਬਾਅਦ ਕਿਤੇ ਵਾਪਸ ਆਇਆ। ਧਰਿਓ ਰਬਾਬ ਅਗਾਰੀ। ਗੁਰੂ ਮਹਾਰਾਜ ਦੇ ਅੱਗੇ ਸੋਹਣਾ ਰਬਾਬ ਰੱਖ ਦਿੱਤਾ ਇਸ ਨੇ। ਕਮਲ ਬਦਨ ਤੇ ਬਚ ਮਕਰੰਦਾ। ਗੁਰੂ ਮਹਾਰਾਜ ਨੇ ਕਮਲ ਵਰਗੇ ਮੁੱਖ ਤੋਂ ਮਕਰੰਦ ਵਰਗੇ ਜਿਹੜੇ ਬਚਨ ਹੈ। ਬੋਲੇ ਸ੍ਰੀ ਦੰਭਾਰੀ। ਜਿਹੜੇ ਪਖੰਡ ਦੇ ਵੈਰੀ ਹਨ ਸਤਿਗੁਰੂ ਉਹ ਬੋਲੇ ਮਰਦਾਨੇ। ਬਹੁਤੀ ਬਿਲਮ ਲਗਾਈ ਤਹਿਮਾ। ਵੀ ਮਰਦਾਨੇ ਉੱਥੇ ਜਾ ਕੇ ਤੂੰ ਬੜੀ ਦੇਰੀ ਲਾ ਦਿੱਤੀ। ਭਾਈ ਬਾਤ ਕਹ ਤੈਸੇ। ਇੰਨੀ ਦੇਰੀ ਕਿਉਂ ਲੱਗੀ ਇਹ ਸਾਰੀ ਗੱਲ ਦੱਸ। ਪ੍ਰਭ ਜੀ ਭੇਤ ਨ ਜਾਣਿਓ ਜਾਈ। ਮਰਦਾਨਾ ਬੋਲਿਆ ਹੇ ਪਰਮੇਸ਼ਰ ਸਤਿਗੁਰੂ ਤੁਹਾਡਾ ਭੇਤ ਨੀ ਜਾਣਿਆ ਜਾਂਦਾ। ਕਹੋ ਬਚਨ ਮੈਂ ਕੈਸੇ। ਮਹਾਰਾ ਆਪ ਜੀ ਦੇ ਸੰਬੰਧ ਵਿੱਚ ਕਿਸ ਤਰ੍ਹਾਂ ਦੇ ਬਚਨ ਕਹਾਂ। ਆਪ ਖੁਦਾਏ ਧਰਤ ਅਵਤਰਿਓ। ਮੈਨੂੰ ਤਾਂ ਇਉਂ ਲੱਗਦਾ ਵੀ ਖੁਦਾ ਨੇ ਆਪ ਹੀ ਗੁਰੂ ਨਾਨਕ ਦਾ ਜਿਵੇਂ ਸਰੀਰ ਧਾਰਿਆ ਹੋ। ਅਚਰਜ ਹੇਰਤ ਚਰਤਾ। ਇਹ ਤਾਂ ਮਹਾਰਾ ਕੌਤਕੀ ਚਰ ਦੇਖੇ ਜਾਂਦੇ। ਗਯੋ ਗ੍ਰਾਮ ਮੈਂ ਤੁਮ ਜੋ ਬਤਾਇਓ। ਮਹਾਰਾ ਜਿਹੜਾ ਤੁਸੀਂ ਉਹ ਫੇਰੂ ਸ਼ਹਿਰ ਦੱਸਿਆ ਸੀ ਉੱਥੇ ਮੈਂ ਚਲਿਆ ਗਿਆ। ਭਇਓ ਬਿਆਕੁਲ ਫਿਰਤਾ। ਦੋ ਦਿਨ ਤੱਕ ਫਿਰਦਾ ਫਰਾਂਦਾ ਮੈਂ ਮਾਰਾ ਮੈਂ ਬਿਆਕਲ ਹੋ ਗਿਆ ਜੁਗ ਬਾਸੁਰ ਮੈਂ ਗ੍ਰਾਮ ਖੋਜ ਕੇ ਦੋ ਤਿੰਨ ਦਿਨ ਤੱਕ ਮਾਰਾ ਪਿੰਡ ਵਿੱਚ ਲੱਭਦਾ ਰਿਹਾ ਹਟ ਆਵਨ ਕੋ ਤਿਆਰੂ ਫਿਰ ਤਾਂ ਇੱਧਰ ਵਾਪਸ ਆਉਣ ਵਾਸਤੇ ਤਿਆਰ ਹੀ ਸੀ ਆਏ ਸੰਤ ਇਹ ਸੰਗ ਜੋ ਜੋ ਮੇਰੇ ਜਿਹੜਾ ਸਾਧੂ ਮਾਰਾ ਮੇਰੇ ਨਾਲ ਚੱਲ ਕੇ ਆਇਆ ਦੀਨ ਰਬਾਬਹਿ ਚਾਰੂ ਇਹਨੇ ਮਾਰਾ ਸੋਹਣਾ ਰਬਾਬ ਮੈਨੂੰ ਦੇ ਦਿੱਤਾ ਤੀਨ ਦਿਵਸ ਮੈਂ ਪਹੁੰਚਿਓ ਜਾਏ ਸਤਿਗੁਰੂ ਤਿੰਨ ਦਿਨਾਂ ਤੱਕ ਤਾਂ ਮੈਂ ਉੱਥੇ ਜਾ ਕੇ ਪੁੱਜਿਆ ਨਗਰ ਤੀਨ ਦਿਵਸ ਤਹਿ ਬੀਤੇ ਤਿੰਨ ਦਿਨ ਮਾਰਾ ਮੈਨੂੰ ਉੱਥੇ ਲੱਭਦੇ ਲੱਭਦੇ ਬੀਤ ਗਏ ਤੀਨ ਦਿਵਸ ਮੈਂ ਮੁਰਘਰ ਆਇਓ ਤਿੰਨ ਕੁ ਦਿਨਾਂ ਦੇ ਵਿੱਚ ਮੈਂ ਮਾਰਾ ਬੁਣ ਕੇ ਵਾਪਸ ਆਇਆ ਬਿਲਮ ਲੱਗੀ ਇਸ ਰੀਤੇ ਨਾਲ ਮਾਰਾ ਦੇਰੀ ਲੱਗ ਗਈ ਨੌ ਦਿਨ ਲੱਗ ਗਏ ਮੈਨੂੰ ਹੱਥ ਬੰਦ ਕਰ ਬਚਨ ਫਿਰੰਦਾ ਸਵੇਰੇ ਜਿਹੜਾ ਉਹ ਫਿਰੰਦਾ ਸਾਧੂ ਹੱਥ ਜੋੜ ਕੇ ਆਨੰਦ ਕੰਦ ਸੁਨੀਜੈ ਉਹ ਕਹਿਣ ਲੱਗਾ ਹੇ ਆਨੰਦ ਦੇ ਬੱਦਲ ਸਤਿਗੁਰੂ ਸੁਣੀਏ ਉਤੋਂ ਪਚਾਵਨ ਇਹ ਰਬਾਬ ਬਰ ਮਾਰਾ ਜਿਹੜਾ ਸ੍ਰੇਸ਼ਟ ਰਬਾਬ ਸੀ ਆਪ ਜੀ ਦੀ ਹਜੂਰੀ ਵਿੱਚ ਮੈਂ ਪਹੁੰਚਾਉਣਾ ਸੀ ਕਿਰਪਾ ਸਿੰਧ ਸੋ ਲੀਜੈ ਕਿਰਪਾ ਦੇ ਸਮੁੰਦਰ ਇਹ ਸੋਹਣਾ ਰਬਾਬ ਹੁਣ ਆਪ ਲੈ ਲਈ ਦਰਸ਼ਨ ਕੀ ਲਾਲਸ ਥੀ ਮੁਝ ਕੋ ਮਾਰਾ ਮੈਨੂੰ ਆਪਦੇ ਦਰਸ਼ਨਾਂ ਦੀ ਚਾਹਨਾ ਹੈ ਹਰਖ ਸਰਸ ਦਰਸਾਇਓ ਆਪ ਜੀ ਦੇ ਦਰਸ਼ਨ ਬੜੇ ਖੁਸ਼ੀ ਸਹਿਤ ਮੈਂ ਕਰ ਲਏ ਸਭ ਵਿਦ ਜਾਨਹੁ ਅੰਤਰ ਜਾਮੀ ਮੈਂ ਮਾਰਾ ਆਪਣੇ ਸੰਬੰਧ ਵਿੱਚ ਕੀ ਦੱਸਾਂ ਤੁਸੀਂ ਸਭ ਤਰ੍ਹਾਂ ਜਾਣਦੇ ਹੋ ਅੰਤਰ ਜਾਮੀ ਹੋ ਇਹ ਵਿਦ ਕਹਿ ਤੋ ਸਿਧਾਇਓ ਇਸ ਤਰ੍ਹਾਂ ਕਹਿ ਕੇ ਉਹ ਫਰੰਦਾ ਸੰਤ ਚੱਲ ਪਿਆ ਹੈ ਵਿਦਾ ਕਰਨ ਗਵਨਿਓ ਮਰਦਾਨਾ ਮਰਦਾਨਾ ਜਿਹੜਾ ਫਰੰਦਾ ਸਾਧੂ ਨੂੰ ਵਿਦਾ ਜਾ ਕਰਨ ਵਾਸਤੇ ਚੱਲਿਆ ਭਯੋ ਅਦ੍ਰਿਸ਼ੰਗ ਸੋ ਉਹ ਜਿਹੜਾ ਫਰੰਦਾ ਸਾਧੂ ਕਹਿੰਦੇ ਝੱਟ ਹੀ ਅਲੋਪ ਹੋ ਗਿਆ ਕਿਤ ਕੋ ਗਾਇਓ ਨ ਜਾਣਿਓ ਤੇਹ ਚਿਨ ਉਸ ਸਮੇਂ ਜਾਣਿਆ ਨੀ ਮਰਦਾਨੇ ਨੂੰ ਵੀ ਕਿੱਧਰ ਨੂੰ ਚੱਲਿਆ ਗਿਆ ਹੇਰਤ ਬਿਸਮੈ ਹੋ ਵੇਖ ਵੇਖ ਕੇ ਮਰਦਾਨਾ ਬੜਾ ਅਚਰਜ ਹੁੰਦਾ ਹਿਰਦੇ ਵਿਚਾਰ ਕਰਤ ਭਾ ਬਹੁ ਬਿਦ ਬਹੁਤ ਤਰ੍ਹਾਂ ਦੇ ਹਿਰਦੇ ਵਿੱਚ ਵਿਚਾਰਾਂ ਜੀਆਂ ਕਰਦਾ ਰਿਹਾ ਮਰਦਾਨਾ ਭਯੋ ਨ ਨੈਣ ਬਹੀਨਾ ਮੈਂ ਕੋਈ ਅੱਖਾਂ ਤੋਂ ਬਿਨਾਂ ਤਾਂ ਨੀ ਹੋ ਗਿਆ ਜਾਂ ਅੱਖਾਂ ਤੋਂ ਰਹਿਤ ਕਿਵੇਂ ਉਹ ਖਾਲੀ ਜਿਹਾ ਦੇਖਣ ਤੋਂ ਬਿਨਾਂ ਕਿਵੇਂ ਹੋ ਗਿਆ ਮੁਰ ਢਿੱਗ ਤੇ ਦੁਰ ਸ਼ਾ ਸਾ ਕਰ ਗਾ ਛਲ ਜਾ ਕਰ ਗਿਆ ਮੇਰੇ ਕੋਲੀ ਖੜੋਤਾ ਖੜੋਤਾ ਲੁਕ ਗਿਆ ਉਹ ਭੇਦ ਨ ਤੇਹ ਕੋ ਚੀਨਾ ਉਸ ਫਰੰਦੇ ਸਾਧੂ ਦਾ ਕੋਈ ਭੇਤ ਨੀ ਜਾਣਦਾ ਵੀ ਇਹ ਕੀ ਬਲਾ ਸੀ ਆਇਓ ਜਬ ਬੂਝਿਓ ਸ੍ਰੀ ਨਾਨਕ ਜਦੋਂ ਮਹਾਰਾਜ ਕੋਲ ਆ ਗਿਆ ਮਰਦਾਨੇ ਨੂੰ ਸਤਿਗੁਰੂ ਨੇ ਪੁੱਛ ਲਿਆ ਕਹਿਲਾਂ ਜਾਏ ਪੁਚਾਇਓ ਮਰਦਾਨੇ ਉਹ ਫਰੰਦੇ ਸਾਧੂ ਕਿੱਥੋਂ ਕਰ ਤੂੰ ਬਜਾਇਆ ਵਿਦਿਆ ਕਰਿਆ ਮੁਰ ਢਿੱਗ ਤੇ ਦੁਰ ਦਿਸਿਓ ਨਾਹੀ ਮਾਰਾ ਪਹੁੰਚਾਉਣਾ ਕਿਤੇ ਸੀ ਮੇਰੇ ਕੋਲ ਹੀ ਖੜੋਤਾ ਮੈਨੂੰ ਤਾਂ ਦਿਸਣ ਨੂੰ ਰਹਿਤ ਹੋ ਗਿਆ ਹੇਰਤ ਅਚਰਜ ਆਇਓ ਮੈਨੂੰ ਤਾਂ ਦੇਖ ਕੇ ਬੜੀ ਹੈਰਾਨੀ ਆਈ ਵੀ ਕੋਲ ਖੜੋਤਾ ਖੜੋਤਾ ਕਿਵੇਂ ਲੁਕ ਛਿਪ ਗਿਆ ਕਹਿ ਕਰ ਬੈਸ ਗਯੋ ਮਰਦਾਨਾ ਇਸ ਤਰ੍ਹਾਂ ਦੇ ਬਚਨ ਕਹਿ ਕੇ ਮਰਦਾਨਾ ਹਜੂਰੀ ਵਿੱਚ ਬੈਠ ਗਿਆ ਪੂਜਨ ਲੱਗਾ ਦਿਆਲ ਇਹ ਦਿਆਲੂ ਸਤਿਗੁਰਾਂ ਤੋਂ ਪੁੱਛਣ ਲੱਗ ਪਿਆ ਉਤੋਂ ਕੌਣ ਇਹ ਮਾਨਵ ਸਵਾਮੀ ਇਹ ਸਵਾਮੀ ਜੀ ਇਹ ਕਿਹੋ ਜਿਹਾ ਮਨੁੱਖ ਸੀ ਚਾਹੇ ਸੁਭਾ ਰਸਾਲਾ ਮੇਰਾ ਸੁਭਾ ਬੜਾ ਸੋਹਣਾ ਸੁੰਦਰ ਹੈ ਅਪਰ ਨਰਨ ਕੀ ਜਾਂ ਕੀ ਗਤਨ ਹੈ ਜਿਵੇਂ ਹੋਰ ਲੋਕਾਂ ਦੀ ਰੀਤੀ ਹੁੰਦੀ ਇਹੋ ਜੀ ਤਾਂ ਇਹਦੀ ਹੈ ਨਹੀਂ ਸੀ ਰੁਚਰ ਰੂਪ ਦੁੱਤਵਾਨਾ ਮੇਰਾ ਇਹਦਾ ਸੋਹਣਾ ਸਰੂਪ ਸੀ ਸੋਭਾ ਵਾਲਾ ਬਹੁਰ ਰਬਾਬ ਉਪਾਇਨ ਦੀਨਾ ਜਿਹੜਾ ਰਬਾਬ ਇੰਨਾ ਵਧ ਗਿਆ ਮਹਾਰਾ ਉਹ ਭੇਟਾ ਵਜੋਂ ਮੁਕਤੀ ਦੇ ਦਿੱਤਾ ਇਸ ਨੇ ਸੁਭਗ ਅਲੌਕਿਕ ਆਨਾ ਬੜਾ ਸੁੰਦਰ ਸੋਹਣਾ ਤੇ ਚਰਿਤਰਾਂ ਦਾ ਲਿਆਂਦਾ ਹੈ ਦੀਨਾ ਨਾਥ ਕਥੋ ਯਹ ਗਾਥਾ ਇਹ ਗਰੀਬਾਂ ਦੇ ਮਾਲਕ ਜਿਹੜਾ ਫਿਰੰਦਾ ਸਾਧੂ ਇਹਦੀ ਮੈਨੂੰ ਕਥਾ ਕੋਈ ਸੁਣਾਓ ਜੀ ਭਯੋ ਜੇ ਅੰਤਰ ਧਿਆਨਾ ਮੇਰਾ ਮੇਰੇ ਦੇਖਦਿਆਂ ਦੇਖਦਿਆਂ ਹੀ ਅਲੋਪ ਹੋ ਗਿਆ ਸ਼ਕਤਵਾਨ ਪਿਖ ਬਿਬਿਸਮੈ ਮੁਝ ਮਨ ਇਹ ਤਾਂ ਸ਼ਕਤੀ ਵਾਲਾ ਸੀ ਵੇਖ ਕੇ ਮੈਨੂੰ ਚਰਿਤਾ ਹੋਈ ਮਨ ਵਿੱਚ ਸੁਣ ਸ੍ਰੀ ਗੁਰੂ ਬਖਾਨਾ ਗੁਰੂ ਮਹਾਰਾਜ ਨੇ ਮਰਦਾਨੇ ਤੋਂ ਸੁਣ ਕੇ ਫਿਰ ਕਿਹਾ ਹੁਤੋ ਸੰਤ ਗੰਧਰਵਨ ਮਾਹੀ ਮਹਾਰਾਜ ਕਹਿੰਦੇ ਮਰਦਾਨੇ ਜਿਹੜੇ ਦੇਵਤਿਆਂ ਦੇ ਰਾਗੀ ਹੈ ਨਾ ਉਹਨਾਂ ਦੇ ਵਿੱਚੋਂ ਇੱਕ ਸਾਧੂ ਹੈ ਸੀ ਜਿਹੇ ਹਰ ਕੀਰਤ ਪਿਆਰੀ ਇਹਨੂੰ ਸੰਤ ਨੂੰ ਵਾਹਿਗੁਰੂ ਦੀ ਮਹਿਮਾ ਕੀਰਤੀ ਬੜੀ ਪਿਆਰੀ ਲੱਗਦੀ ਸੀ ਨਿਸ ਦਿਨ ਰਹਿਤ ਪ੍ਰੇਮ ਰੰਗ ਰਾਤਾ ਦਿਨ ਪ੍ਰੇਮ ਰੰਗ ਦੇ ਵਿੱਚ ਰਤਾ ਰਹਿੰਦਾ ਇਹ ਰਬਾਬ ਕਰ ਧਾਰੀ ਆਪਣੇ ਹੱਥ ਵਿੱਚ ਰਬਾਬ ਲੈ ਕੇ ਚਿਰੰਕਾਲ ਕੀ ਚਾਹੇ ਹੁਤੀ ਮਨ, ਮਰਦਾਨੇ ਜਿਹੜਾ ਰਬਾਬ ਦੇਣ ਦੀ ਬਹੁਤ ਸਮਾਧੀ ਇਹਨੂੰ ਚਿੱਤ ਵਿੱਚ ਚਾਹਨਾ ਸੀ। ਬਾਦਿਤ ਦੇਨ ਰਸਾਲਾ, ਜਿਹੜਾ ਸੋਹਣਾ ਰਬਾਬ ਹੈ ਮਹਾਰਾਜ ਨੂੰ ਭੇਟਾ ਕਰਨਾ ਹੈ। ਸੋ ਅਬ ਦਯੋ ਬਜਾਵਾ ਹੁਲੇ ਕਰ, ਇਹਨੇ ਹੁਣ ਭੇਟਾ ਕਰ ਦਿੱਤਾ ਹੈ, ਤੂੰ ਲੈ ਕੇ ਹੱਥਾਂ ਵਿੱਚ ਇਹਨੂੰ ਬਜਾ। ਬਿਲਮ ਨ ਕਰ ਦਰ ਹਾਲਾ, ਇਹ ਮਰਦਾਨੇ ਦੇਰੀ ਨਾ ਕਰ, ਛੇਤੀ ਬਜਾਉਣਾ ਸ਼ੁਰੂ ਕਰ। ਆਏ ਸਮਾਨ ਲਇਓ ਮਰਦਾਨੇ, ਮਹਾਰਾਜ ਦੀ ਆਗਿਆ ਮੰਨ ਕੇ ਹੱਥਾਂ ਵਿੱਚ ਲੈ ਲਿਆ ਰਬਾਬ। ਕਰਨ ਲੱਗਿਓ ਤਬ ਸੁਰ ਕੋ, ਫੇਰ ਉਤਾਰਾਂ ਜੀਆਂ ਖਿੱਚ ਖਿੱਚ ਕੇ ਉਹਨੂੰ ਸੁਰ ਜਾ ਕਰਨ ਲੱਗਿਆ ਹੈ। ਸ੍ਰੀ ਗੁਰ ਭਾਨਿਓ ਬਨ ਹੈ ਸੁਰ ਆਪੇ, ਮਹਾਰਾਜ ਕਹਿੰਦੇ ਵੀ ਤਾਰਾਂ ਤੁਰਾਂ ਛੇਣ ਦੀ ਕੋਲ ਨੀ, ਬਸ ਬਜਾਉਣਾ ਕਰ, ਆਪੇ ਇਹ ਸੁਰ ਬਣ ਜਾਏਗਾ। ਵਾਹ ਵਾਹ ਬਿਲਮ ਨ ਕਰ ਕੋ, ਦੇਰੀ ਨਾ ਕਰ, ਬਸ ਸੁਰ ਹੋਏ ਹੋਏ ਆਪੇ ਇਹਨੂੰ ਬਜਾਉਣਾ ਸ਼ੁਰੂ ਕਰ। ਸੁਣਤ ਬਜਾਇਓ ਤੇਹੇ ਤਤਕਾਲਾ, ਮਹਾਰਾਜ ਤੋਂ ਸੁਣ ਕੇ ਬੜੀ ਛੇਤੀ ਇਹਨੇ ਬਜਾਇਆ ਰਬਾਬ। ਸੁਰ ਬਣ ਗਾ ਤਬ ਆਪੇ, ਬਜਾਉਣ ਨਾਲ ਕਹਿੰਦੇ ਆਪੇ ਇਹ ਸੁਰ ਹੋ ਗਿਆ। ਐਸੀ ਬਾਤ ਨ ਅਚਰਜ ਤਾਂ ਕੋ, ਇਸ ਤਰ੍ਹਾਂ ਦੀ ਗੱਲ ਕਹਿੰਦੇ ਮਹਾਰਾਜ ਲਈ ਤਾਂ ਕੋਈ ਚਰਜ ਨਹੀਂ ਹੈ। ਚਾਹੇ ਸੁਰਾ ਸੁਰ ਥਾਪੇ, ਜਿਸ ਗੁਰੂ ਨਾਨਕ ਪਰਮੇਸ਼ਰ ਨੇ ਦੇਵਤੇ ਦੈਂਤ ਇਸਤ ਕੀਤੇ ਹੈ ਉਹਨਾਂ ਦੇ ਬਚਨ ਨਾਲ ਵੀ ਰਬਾਬ ਸੁਰ ਨਾ ਹੋਵੇ, ਇੱਥੇ ਤਾਂ ਦੇਵਤੇ ਦੈਂਤ ਸਾਰੇ ਟਿਕਾਏ ਪਏ ਹੁਕਮ ਵਿੱਚ, ਤੇ ਰਬਾਬ ਨੂੰ ਹੁਕਮ ਕਰਕੇ ਵੀ ਤੂੰ ਸੁਰ ਹੋ ਜਾਏ, ਕਿਹੜੀ ਵੱਡੀ ਗੱਲ ਹੈ। ਭਈ ਆਵਾਜ਼ ਤੁਸੀਂ ਨਿਰੰਕਾਰਾ, ਜਦੋਂ ਮਰਦਾਨੇ ਰਬਾਬ ਵਜਾਇਆ ਹੈ ਆਵਾਜ਼ ਵਿੱਚੋਂ ਆਈ ਹੈ ਰਬਾਬ ਦੇ ਵੀ ਤੂੰ ਹੀ ਨਿਰੰਕਾਰ ਹੈ ਗੁਰੂ ਨਾਨਕ, ਨਿਰੰਕਾਰ ਕਰ ਤਾਰਾ, ਹੇ ਗੁਰੂ ਨਾਨਕ ਤੂੰ ਹੀ ਨਿਰੰਕਾਰ ਹੈ, ਤੂੰ ਹੀ ਕਰਤਾਰ ਹੈ। ਤੇਹ ਪਾਛੇ ਸ੍ਰੀ ਨਾਨਕ ਬੇਨਤੀ, ਆਓ ਤੋਂ ਬਾਅਦ ਦੇ ਵਿੱਚ ਹੀ ਕਹਿੰਦੇ ਉਹ ਰਬਾਬ ਦੇ ਵਿੱਚੋਂ ਬੇਨਤੀਆਂ ਨਿਕਲ ਰਹੀਆਂ ਹੈ ਵੀ ਤੂੰ ਹੀ ਨਿਰੰਕਾਰ ਹੈ, ਤੂੰ ਹੀ ਕਰਤਾਰ ਹੈ ਗੁਰੂ ਨਾਨਕ। ਉਹ ਵਹ ਤਾਰ ਮਝਾਰਾ, ਤਾਰ ਦੇ ਵਿੱਚ ਸਾਜ ਦੇ ਵਿੱਚੋਂ ਤਨ ਤੂੰ ਹੀ ਨਿਰੰਕਾਰ, ਤੂੰ ਹੀ ਕਰਤਾਰ ਹੈ, ਵਾਜਾਂ ਨਿਕਲ ਰਹੀਆਂ। ਭਏ ਪ੍ਰੇਮ ਮੈਂ ਪਾਸ ਪੰਛੀ ਸਭ, ਰਬਾਬ ਵੀ ਦੀ ਆਵਾਜ਼ ਤੇ ਤਨ ਨਿਰੰਕਾਰ ਦੀ ਆਵਾਜ਼ ਸੁਣ ਕੇ ਜਿੰਨੇ ਪਸ਼ੂ ਪੰਛੀ ਹੈ ਸਾਰੇ ਕਹਿੰਦੇ ਇਸ ਤਰ੍ਹਾਂ ਪ੍ਰੇਮ ਦੇ ਲੀਨ ਹੋ ਗਏ। ਮੋਹੇ ਮਨ ਉਦਿਆਨਾ, ਸਾਰਿਆਂ ਦੇ ਜੰਗਲਾਂ ਵਿੱਚ ਜਿੰਨਾ ਮਨ ਸੀ ਉਹ ਸਾਰੇ ਮੋਹੇ ਗਏ। ਤਰਵਰ ਤੇ ਰਸ ਨਿਚਰਨ ਲੱਗਿਓ, ਹੋਰ ਤਾਂ ਹੋਰ ਕੀ ਬਿਰਸ਼ਾਂ ਦੇ ਵਿੱਚੋਂ ਵੀ ਰਸ ਕਹਿੰਦੇ ਨਿਕਲਣ ਲੱਗ ਪਿਆ ਹੈ। ਵਿਸਰਾ ਸਭ ਨ ਅਪਾਨਾ, ਸਾਰੇ ਪਸ਼ੂਆਂ ਪੰਛੀਆਂ ਆਪਣਾ ਆਪਾ ਭੁੱਲ ਗਿਆ। ਸੁਣ ਸੁਣ ਸ੍ਰੀ ਨਾਨਕ ਮਨ ਭਾਈ, ਇੱਧਰ ਗੁਰੂ ਨਾਨਕ ਸਾਹਿਬ ਜੀ ਉਹ ਮਨ ਭਾਉਂਦੀ ਆਵਾਜ਼ ਸੁਣ ਸੁਣ ਕੇ ਲਗੀ ਸਮਾਧ ਅਖੰਡਾ, ਰਸ ਸਮਾਧੀ ਆਪ ਜੀ ਦੀ ਲੱਗ ਗਈ। ਪਲਕ ਜੁਟੀ ਜੁਗ ਭਏ ਵਿਦੇਹਾ, ਨੇਤਰਾਂ ਦੀਆਂ ਪਲਕਾਂ ਜੁੜ ਗਈਆਂ, ਮਨ ਗਈਆਂ ਦੇ ਦੇ ਵਿਦੇਹ ਹੋ ਗਏ। ਸਵਾਸ ਧਰਮ ਦਰ ਦਸਮ ਦਰ ਮੰਡਾ, ਸਵਾਸ ਦਸਵੇਂ ਦਵਾਰ ਵਿੱਚ ਜਾ ਟਿਕੇ ਹਾਂ। ਹੋ ਅਸ਼ੋਭ ਸ਼ੋਰਹ ਨਹ ਤੇਹ ਕੋ, ਇਸ ਤਰ੍ਹਾਂ ਕੁਸ਼ੋਭ ਤੋਂ ਰਹਿਤ ਹੋ ਗਏ ਆ, ਉਹ ਸਮਾਧੀ ਨੂੰ ਛੱਡ ਨਹੀਂ ਰਹੇ। ਬੀਤ ਗਏ ਦਿਨ ਦੋ, ਸਮਾਧੀ ਵਿੱਚ ਬੈਠਿਆਂ ਬੈਠਿਆਂ ਮਹਾਰਾਜ ਦੇ ਦੋ ਦਿਨ ਲੰਘ ਗਏ। ਪਦਮਾਸਨ ਬੈਸੇ ਅਸ ਸੋਹਤ, ਪਦਮਾਸਨ ਲਾਈ ਬੈਠਿਆਂ ਇਸ ਤਰ੍ਹਾਂ ਮਹਾਰਾਜ ਸੋਹਦੇ ਹੈ। ਜਿਵ ਸਿਵ ਕਲਮਾ ਲਖੋ, ਜਿਵੇਂ ਸ਼ਿਵ ਜਿਹੜੀ ਕਲਿਆਣ ਹੈ ਉਹਨੇ ਕਹਿੰਦੇ ਪਾਪਾਂ ਨੂੰ ਖੋਣ ਵਾਲੀ ਨੇ ਸਮਾਧੀ ਲਾਈ, ਜਾਣੀ ਮੁਕਤੀ ਨੇ ਜਿਵੇਂ ਸਮਾਧੀ ਲਾਈ ਹੋਵੇ, ਹਾਂ ਮਹਾਰਾਜ ਨੇ ਸਵਾਦੀ ਲਾਈ ਹੈ। ਜਾਂ ਸ਼ਿਵ ਸ਼ਿਵ ਜੀ ਜਿਹੜਾ ਪਾਪਾਂ ਨੂੰ ਖੋਣ ਵਾਲਾ ਹੈ ਜਿਵੇਂ ਉਹ ਸਮਾਧੀ ਲਾਈ ਬੈਠਾ ਹੋਏ, ਹਾਂ ਗੁਰੂ ਨਾਨਕ ਸਾਹਿਬ ਜੀ ਸਮਾਧੀ ਵਿੱਚ ਇਸ ਤਰ੍ਹਾਂ ਹੋ ਗਏ ਟਿਕ ਗਏ ਹਨ। ਜਿਸ ਤਰ੍ਹਾਂ ਦੋ ਦਿਨਾਂ ਤੋਂ ਬਾਅਦ ਆ ਸਮਾਧੀ ਤੋਂ ਆਸਾਨ ਹੋਏ ਅਤੇ ਫਿਰ ਮਰਦਾਨੇ ਨੇ ਆਪਣੀ ਭੁੱਖ ਜੀ ਜਣਾਈ ਸਤਿਗੁਰਾਂ ਕੋਲ, ਅਤੇ ਇਸੇ ਤਰ੍ਹਾਂ ਆਪ ਜੀ ਹੁਣ ਬਾਹਰ ਪ੍ਰਦੇਸ਼ ਨੂੰ ਜਾਣ ਵਾਸਤੇ ਆਪਣੀ ਭੈਣ ਕੋਲ ਆਗਿਆ ਲੈਣ ਵਾਸਤੇ ਆਏ ਸਨ। ਉਹ ਅਗਲੇ ਪ੍ਰਸੰਗ ਵਿੱਚ ਕਵੀ ਜੀ ਨੇ ਸਾਰਾ ਖੋਲ ਖੋਲ ਕੇ ਬਿਆਨ ਕੀਤਾ ਹੈ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਹੈ। ਹੋ ਅਸ਼ੋਭ ਸ਼ੋਰਹ ਨਹ ਤੇਹ ਕੋ, ਬੀਤ ਗਏ ਦਿਨ ਦੋ, ਪਦਮਾਸਨ ਬੈਸੇ ਅਸ ਸੋਹਤ, ਜਿਵ ਸ਼ਿਵ ਕਲਮਲ ਖੋ।